ਨਾਨਕ ਅੰਗਦ ਗੁਰੂ ਅਮਰਦਾਸ ਪਦਵੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਵੰਦਨਾ ਸਿਰ ਚਰਨਨ ਪਰਤਾਰ ਇਕ ਓਂਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋ ਵਾਹਿਗੁਰੂ ਸਾਹਿਬ ਜੀਓ ਦੋਹਰਾ ਸ੍ਰੀ ਗੁਰ ਪਗ ਗਿਰ ਓਟ ਮਮ ਛੋਡੋ ਕਬਹੂ ਨ ਭੂਲ ਬਿਘਨ ਜਿ ਪਵਨ ਸਮਾਨ ਹੈ ਤਾਂ ਕੋ ਡਰ ਨਹਿ ਮੂਲ ਸ੍ਰੀ ਗੁਰ ਪਗ ਗਿਰ ਓਟ ਮਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਵਿਖੇ ਅੰਮ੍ਰਿਤ ਵੇਲੇ ਤੋਂ ਦੀਵਾਨ ਸਜ ਰਹੇ ਹੈ। ਪ੍ਰਕਾਸ਼ ਸੇਵਾ ਤੋਂ ਉਪਰੰਤ ਕੋਈ ਸਮਾਂ ਗੁਰੂ ਨਾਨਕ ਸਾਹਿਬ ਜੀ ਦੇ ਮੁਖਾਰਬਿੰਦ ਰਾਹੀਂ ਉਚਾਰਨ ਹੋਈ ਹੋਈ ਜਾਂ ਬਾਣੀ ਦਾ ਪਾਠ ਹੋਇਆ ਹੈ, ਤਸਾ ਗੁਰੂ ਨਾਨਕ ਸਾਹਿਬ ਜੀ ਦੇ ਮੁਖਾਰਬਿੰਦ ਤੋਂ ਹੀ ਜੋ ਆਸਾ ਰਾਗ ਵਿੱਚ ਪੌੜੀਆਂ ਉਚਾਰਨ ਹੋਈਆਂ ਹਨ। ਇਸ ਬਾਣੀ ਦਾ ਸਿਰਲੇਖ ਆਸਾ ਦੀ ਵਾਰ ਹੈ, ਉਹਦੇ ਵਿੱਚੋਂ ਹੀ ਸੰਗੀਤ ਦੇ ਨਿਯਮਾਂ ਵਿੱਚ ਕੀਰਤਨ ਤਥਾ ਗੁਰੂ ਰਾਮਦਾਸ ਸਾਹਿਬ ਜੀ ਦੇ ਮੁਖਾਰਬਿੰਦ ਤੋਂ ਇਸੇ ਆਸਾ ਰਾਗ ਵਿੱਚ ਜਿਹੜੇ ਕੁਝ ਸ਼ਬਦ ਉਚਾਰਨ ਹੋਏ ਹੈ, ਜਿਨ੍ਹਾਂ ਨੂੰ ਆਮ ਰਾਗੀ ਸਿੰਘਾਂ ਵਿੱਚ 24 ਛੱਕੇ ਕਿਹਾ ਜਾਂਦਾ ਹੈ, 24 ਪੌੜੀਆਂ ਨੂੰ, ਉਹਨਾਂ ਛੱਕਿਆਂ ਦਾ ਉਹਨਾਂ ਪੌੜੀਆਂ ਦਾ ਕੀਰਤਨ ਨਾਲ ਨਾਲ ਜੋ ਫਤਿਹਗੜ੍ਹ ਸਾਹਿਬ ਵਿਖੇ ਦੋ ਸਾਹਿਬਜ਼ਾਦਿਆਂ ਦੇ ਸ਼ਹਾਦਤ ਦਾ ਦਿਨ ਹੈ, ਉਸ ਨੂੰ ਜਾਣ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਤਥਾ ਭਾਈ ਗੁਰਦਾਸ ਜੀ ਦੀ 12 ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਪਵਿੱਤਰ ਰਚਨਾ ਵਿੱਚੋਂ ਉਹ ਕੀਰਤਨ ਹੋ ਰਿਹਾ ਸੀ। ਉਹ ਆਪ ਸਰਵਣ ਕਰ ਰਹੇ ਸੀ। ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਆਪਾਂ ਬਾਅਦ ਵਿੱਚ ਪੜ੍ਹਦੇ ਸੁਣਦੇ ਹਾਂ, ਅੱਜ ਵੀ ਪੜ੍ਹਨਾ ਸੁਣਨਾ ਹੈ। ਥੋੜ੍ਹਾ ਜਿਹਾ ਪ੍ਰਸੰਗ ਕੱਲ੍ਹ ਵਾਲਾ ਅੱਜ ਵਾਲੇ ਪ੍ਰਸੰਗ ਨਾਲ ਲੜੀ ਜਾਣ ਵਾਸਤੇ ਸੰਪਰਦਾ ਦੇ ਸੰਕੇਤ ਅਨੁਸਾਰ ਸੁਣਾਇਆ ਜਾ ਰਿਹਾ। ਜਿਵੇਂ ਜਨਕ ਰਾਜੇ ਦਾ ਸਰਾਪਿਆ ਹੋਇਆ ਸੇਵਕ ਮੱਛਦਾਰੂ ਬਣਿਆ ਹੋਇਆ ਸੀ, ਉਹਨੂੰ ਮਹਾਰਾਜ ਨੇ ਬਖਸ਼ਿਆ, ਮੁਕਤ ਕੀਤਾ, ਵਿਕੁੰਠ ਵਿੱਚ ਭੇਜਿਆ। ਫਿਰ ਜਿਹੜੀ ਨਾਰਦ ਦੇ ਕਲ ਵਾਲੀ ਕਲਹ ਹੈ, ਉਹ ਆਈ ਭਿਆਨਕ ਜਿਹਾ ਰੂਪ ਧਾਰਨ ਕਰਕੇ, ਅਤੇ ਇਸ ਤਰ੍ਹਾਂ ਫਿਰ ਉਹ ਜਦੋਂ ਅੱਗੇ ਪੂਜਾ ਕੇ ਆਈ, ਮਹਾਰਾਜ ਨੇ ਡੰਡਾ ਜਿਹਾ ਸੰਘ ਚੜਾ ਦਿੱਤਾ ਸੀ, ਫਿਰ ਚੀਕਾਂ ਮਾਰਨ ਲੱਗ ਪਈ ਸੀ। ਇਹਨਾਂ ਨੂੰ ਨਾਰਦ ਮੁਨੀ ਨੇ ਆ ਦਰਸ਼ਨ ਕੀਤੇ ਸਤਿਗੁਰੂ ਦੇ। ਇਸ ਤਰ੍ਹਾਂ ਗੁਰੂ ਮਹਾਰਾਜ ਦੀ ਸਿਰ ਸਲਾਘਾ ਕਰਨ ਲੱਗ ਪਿਆ, ਤੁਸੀਂ ਮਹਾਰਾਜ ਆਹ ਜਿਹੜੇ 12 ਵਾਕ ਹੈ ਉਹ ਸਰਚਿਤ ਇਹਨਾਂ ਦੇ ਕ੍ਰਿਆ ਵਿਨਾਸੀ ਆਦਿਕ ਚੱਲ, ਜਿਵੇਂ ਅਧਿਆਤਮ ਪ੍ਰਕਾਸ਼ ਵਿੱਚ 12 ਵਾਕ ਲਿਖੇ ਹੋਏ ਹੈ, ਉਹ ਇਸ ਰੂਪ ਦੀ ਪਛਾਣ ਵਾਸਤੇ ਬ੍ਰਹਮਾ ਨੂੰ ਉਚਾਰਨ ਕੀਤੇ 4 ਮੁੱਖ ਵਾਕ ਮਹਾਂਵਾਕ। ਉਹਨਾਂ ਦੁਆਰਾ ਫਿਰ ਅੱਗੇ ਬ੍ਰਹਮਾ ਨੇ 4 ਵੇਦ ਰਚੇ। ਇਸ ਤਰ੍ਹਾਂ ਅਤੇ ਸਾਰਿਆਂ ਵਿੱਚ ਨਾਮ ਦੀ ਮਹੱਤਤਾ ਜਣਾਈ। ਸਤਿਯੁਗ ਦੇ ਵਿੱਚ ਨਾਲ ਜਿਹੜਾ ਯੋਗ ਕਰਨਾ ਦੱਸਿਆ ਅਸੀਂ ਮਹਾਰਾਜ, ਫਿਰ ਜਦੋਂ ਤ੍ਰਿਤਾ ਯੁਗ ਆਇਆ ਫਿਰ ਨਾਮ ਵੀ ਜਪਣਾ, ਅਤੇ ਇਸ ਤਰ੍ਹਾਂ ਜਿਹੜੇ ਹੋਰ 27 ਸਿਮਰਤੀਆਂ ਹਨ ਉਹ ਰਚੀਆਂ ਗਈਆਂ। ਉਹਨਾਂ ਵਿੱਚੋਂ ਜਿਹੜੀ ਮਨੂ ਸਿਮਰਤੀ ਹੈ, ਮਨੂ ਰਾਜੇ ਦੁਆਰਾ ਉਚਾਰਨ ਹੋਈ, ਉਹਦੇ ਵਿੱਚ ਨਾਮ ਦਾ ਉਪਦੇਸ਼ ਅਤੇ ਨਾਲ ਨਾਲ ਜਿਹੜਾ ਕੋਈ ਉਹ ਜਪ ਕਰਨਾ ਹੈ ਇਹ ਦੱਸਿਆ। ਫਿਰ ਦੁਆਪਰ ਯੁਗ ਦੇ ਵਿੱਚ ਪੂਜਾ ਕਰਨੀ ਦੱਸੀ, ਨਾਲ ਨਾਲ ਨਾਮ ਮਹਿਮਾ ਦੱਸੀ, ਅਤੇ ਕਲਯੁਗ ਦੇ ਵਿੱਚ ਮਹਾਰਾਜ ਤੁਸੀਂ ਹੁਣ ਕੇਵਲ ਜਿਹੜਾ ਨਾਮ ਹੀ ਹੈ ਇਹੀ ਕਲਿਆਣ ਕਰਨ ਵਾਲਾ ਹੈ, ਇਹੀ ਦਰੜਾ ਰਹੇ ਹੋ। 6 ਯੁਗਾਂ ਵਿੱਚ ਨਾਮ ਦੀ ਮਹਿਮਾ ਹੁਕਰਾ ਕੇ ਬੇਅੰਤ ਜੀਵਾਂ ਨੂੰ ਤਸਾਨੇ ਉਤਾਰਿਆ ਹੈ। ਹੁਣ ਆਪ ਪਰਮੇਸ਼ਰ ਗੁਰੂ ਨਾਨਕ ਰੂਪ ਹੋ ਕੇ ਥਾਂ ਥਾਂ ਵਿੱਚ ਰੱਖੇ ਮਹਾਰਾਜ ਜੀਵਾਂ ਨੂੰ ਉਤਾਰ ਰਹੇ। ਨਾਰਦ ਮਹਿਮਾ ਕਰਕੇ ਫਿਰ ਆਪਣੀ ਘਰਵਾਲੀ ਨੂੰ ਲਿਆ, ਮੱਥਾ ਟਿਕਾਇਆ ਅਤੇ ਦੱਸਿਆ ਮਹਾਰਾਜ ਨੂੰ ਬਹੁਤ ਭੁੱਖ ਲੱਗੀ ਹੈ, ਇਹ ਸੂਰਬੀਰਾਂ ਦਾ ਜਿਹੜੇ ਐਨ ਸਾਹਮਣੋ ਸਾਹਮਣੇ ਲਟਕਾਰੇ ਮਾਰਦੇ ਸ਼ਹੀਦ ਹੁੰਦੇ, ਉਹਨਾਂ ਦਾ ਮਾਸ ਉਹਨਾਂ ਦਾ ਲਹੂ ਪੀਂਦੀ ਹੈ, ਅਤੇ ਇਹਦੀ ਤ੍ਰਿਪਤੀ ਕਰੋ। ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ, ਹਾਂ ਜਦੋਂ 6ਵਾਂ ਜਾਮਾ ਧਾਰਾਂਗੇ ਔਰ ਉਹਨੂੰ ਮਾਸ ਨਾਲ ਖੂਨ ਨਾਲ ਰਜਾ ਪਜਾ ਦੇਵਾਂਗੇ, ਫਿਰ 10ਵਾਂ ਜਾਮੇ ਵਿੱਚ ਤਾਂ ਬਹੁਤ ਹੀ ਜੰਗ ਜੁੱਦ ਹੋਣਗੇ, ਫਿਰ ਕਰੜਾ ਖਾਲਸਾ ਪੰਥ ਸਾਜ ਦਿਆਂਗੇ। ਉਹ ਫਿਰ ਜੰਗ ਜੁੱਦ ਕਰਕੇ ਸਾਹਿਬ ਦੀ ਤ੍ਰਿਪਤੀ ਕਰਦਾ ਰਹੇਗਾ। ਇਸ ਤਰ੍ਹਾਂ ਦੇ ਵਾਕ ਮਹਾਰਾਜ ਤੋਂ ਸੁਣ ਕੇ ਵੀ ਪ੍ਰਸੰਨ ਹੋ ਗਈ, ਮੱਥਾ ਟੇਕ ਕੇ ਚਲੇ ਗਏ। ਇਹ ਪ੍ਰਸੰਗ ਜਿਹੜਾ ਭਾਈ ਬਾਲਾ ਜੀ ਨੇ ਗੁਰੂ ਅੰਗਦ ਸਾਹਿਬ ਜੀ ਨੇ ਸੁਣਾਇਆ, ਹੋਰ ਸਰੋਤਿਆਂ ਨੇ ਫਿਰ ਭਾਈ ਬਾਲਾ ਜੀ ਕੋਲ ਪ੍ਰਸ਼ਨ ਕੀਤਾ ਵੀ ਨਾਰਦ ਮੁਨੀ ਨੇ ਇਹ ਨਾਮ ਦੀ ਮਹਿਮਾ ਆਖੀ, ਨਾਲ ਨਾਲ ਵੀ ਤੁਸੀਂ ਮਹਾਰਾਜ ਪਰਮੇਸ਼ਰ ਵੀ ਸਤਯੁਗ ਵਿੱਚ ਯੋਗ ਅਭਿਆਸ ਕਰਨਾ ਦੱਸਿਆ, ਤ੍ਰਿਤੀ ਵਿੱਚ ਜਗ ਕਰਨਾ ਦੱਸਿਆ, ਦੁਆਪਰ ਵਿੱਚ ਪੂਜਾ ਕਰਨੀ ਦੱਸੀ, ਕਲਯੁਗ ਵਿੱਚ ਨਾਮ ਹੀ ਤੁਸੀਂ ਦਰੜਾ ਰਹੇ ਹੋ। ਵੀ ਜਦੋਂ ਨਾਮ ਹੀ ਕਲਿਆਣ ਕਰਦਾ ਫਿਰ ਬਾਕੀ ਤਿੰਨਾਂ ਦੀ ਕੀ ਲੋੜ ਸੀ ਦੱਸਣ ਦੀ। ਵੀ ਇਹ ਸਾਡਾ ਸ਼ੰਕਾ ਹੈ। ਭਾਈ ਬਾਲਾ ਜੀ ਕਹਿਣ ਲੱਗੇ ਵੀ ਹਾਂ ਇਹ ਠੀਕ ਹੈ, ਵੀ ਕਿਉਂ ਦਰੜਾਇਆ ਇਸ ਕਰਕੇ ਇਹਦਾ ਕਾਰਨ ਸੀ ਵੀ ਸਤਿਯੁਗ ਦੇ ਵਿੱਚ ਲੱਖ ਵਰ੍ਹੇ ਦੀ ਉਮਰ ਸੀ ਅਤੇ ਨਾਮ ਹੀ ਜਪਦੇ ਸੀ, ਸਮਾਂ ਨਹੀਂ ਲੰਘਣਾ ਸੀ, ਫਿਰ ਉਹ ਯੋਗ ਕਰਨਾ, ਪੁਰਾਣਾ ਜਾਪ ਕਰਨਾ, ਦੱਸਦਾ ਵੀ ਉਹ ਪ੍ਰਾਣ ਚੜ੍ਹਾਉਣੇ ਆ, ਠਹਿਰਾਉਣੇ ਆ, ਉਹ ਫਿਰ ਉਤਾਰਨੇ, ਦਿਲ ਲਾ ਅਤੇ ਉਮਰ ਲੰਘ ਜੂਗੀ ਕਰਦਿਆਂ ਕਰਦਿਆਂ ਰਿਸ਼ਕ ਪੂਰਵ ਕੁੰਭਕ। ਇਸ ਕਰਕੇ ਫਿਰ ਜਦੋਂ ਅੱਗੇ ਤ੍ਰੇਤਾ ਆ ਗਿਆ ਫਿਰ 10,000 ਦੀ ਉਮਰ ਰਹਿ ਗਈ ਵਰ੍ਹੇ ਦੀ, ਫਿਰ ਨਾਲ ਉਹਨਾਂ ਨੂੰ ਜਪ ਕਰਨੇ ਦੱਸਦੇ ਅਤੇ ਨਾਮ ਜਪਣਾ ਦੱਸਦਾ। ਦੁਆਪਰ ਦੇ ਵਿੱਚ 1,000 ਰਹਿ ਗਈ ਉਮਰ, ਇਸ ਕਰਕੇ ਫਿਰ ਉਹਨਾਂ ਨਾਲ ਕਹਿਤਾ ਵੀ ਨਾਮ ਜਪਣਾ, ਪੂਜਾ ਕਰਨੀ। ਇਹ ਤਾਂ ਇਉਂ ਹੀ ਸਮਝ ਲਓ ਭਾਈ ਬਾਲਾ ਜੀ ਕਹਿਣ ਲੱਗੇ ਵੀ ਜਿਵੇਂ ਕੁਛ ਸਿਆਣੇ ਵੈਦ ਦੇ ਕੋਲ ਦੋ ਮਰੀਜ਼ ਗਏ, ਇੱਕ ਸੀ ਤਾਂ ਮਾਇਆਧਾਰੀ, ਇੱਕ ਸੀ ਵਿਚਾਰਾ ਮਾਇਆ ਤੋਂ ਰਹਿਤ ਗਰੀਬ। ਪਹਿਲਾਂ ਅਮੀਰ ਚਲਿਆ ਗਿਆ, ਉਸਨੇ ਕਿਹਾ ਪੇਟ ਵਿੱਚ ਦਰਦ ਹੁੰਦਾ ਹੈ, ਵੈਰ ਜੀ ਕੋਈ ਇਹੋ ਜਿਹੀ ਔਸ਼ਧੀ ਜਾਂ ਚੂਰਨ ਦਿਓ, ਖਾਂਦਿਆਂ ਸਾਰੀ ਪੇਟ ਦਰਦ ਖਤਮ ਹੋ ਜਾਏ। ਭਾਈ ਬਾਲਾ ਜੀ ਕਹਿਣ ਲੱਗੇ ਸੋਤਿਓ, ਵੈਰ ਸਿਆਣਾ ਸੀ, ਜਾਣਦਾ ਸੀ ਵੀ ਇਹਦਾ ਇਲਾਜ ਤਾਂ ਸੌਖ ਹੀ ਹੈ, ਜਮਾਣ ਨਾਲ ਹੀ ਦੂਰ ਹੋ ਸਕਦੀ ਪੇਟ ਪੀੜਾ, ਪਰ ਵੇ ਜੇ ਇਹਨੂੰ ਕਹਿ ਦਿੱਤਾ ਮਾਇਆਧਾਰੀ ਨੂੰ, ਇਹਨੇ ਨਿੱਚਾ ਨਹੀਂ ਕਰਨਾ। ਇਸ ਕਰਕੇ ਉਹਨੇ ਹੱਥ ਵਿੱਚੋਂ ਇੱਕ ਪੁੜੀ ਜੀ ਬੰਨ੍ਹ ਕੇ ਦੇ ਕੇ ਉਹਨੂੰ ਕਿਹਾ ਵੀ ਇਹ ਪੁੜੀ ਹੈ ਅਤੇ ਖਾਣੀ ਅਜਵਾਇਣ ਨਾਲ ਹੈ। ਉਹ ਫਿਰ ਉਹਨੇ ਉਵੇਂ ਕੀਤਾ, ਜੋ ਪੇਟ ਪੂੜਾ ਤਾਂ ਪੇਟ ਪੀੜਾ ਤਾਂ ਅਜਵਾਇਣ ਨਹੀਂ ਦੂਰ ਕਰਨੀ ਸੀ, ਪੁੜੀ ਤਾਂ ਉਹੀ ਨਾਲ ਦਿੱਤੀ ਸੀ ਨਾ, ਵੀ ਇਹਦਾ ਯਕੀਨ ਵੱਧ ਜੋ ਵੀ ਇਹ ਪੁੜੀ ਹੈ ਦਵਾਈ ਦੀ, ਦਵਾਈ ਤਾਂ ਅਸਲੀ ਅਜਵਾਇਣ ਹੀ ਸੀ। ਜੋ ਫਿਰ ਲੋਕਾਂ ਕੋਲ, ਘਰ ਵਾਲਿਆਂ ਕੋਲ ਵੀ ਵੈਰ ਬੜਾ ਸਿਆਣਾ, ਉਹੀ ਜਿਹੀ ਪੁੜੀ ਉਹਨੇ ਦਿੱਤੀ ਦਵਾਈ ਦੀ, ਖਾਧਿਆਂ ਸਾਰੀ ਪੇਟ ਪੀੜਾ ਹਟ ਗਈ। ਇਸ ਤਰ੍ਹਾਂ ਫਿਰ ਦੂਜਾ ਜਦੋਂ ਗਰੀਬ ਆਇਆ, ਉਹਨੇ ਵੀ ਕਿਹਾ ਵੀ ਪੇਟ ਪੀੜਾ ਬਹੁਤ ਤੰਗ ਕਰ ਰਹੀ ਹੈ, ਵੈਰ ਜੀ ਕੋਲ ਦਿਓ ਦਵਾਈ। ਉਹਨੇ ਜਾਣਿਆ ਵੀ ਇਹਦੇ ਕੋਲ ਤਾਂ ਕੁਛ ਨਹੀਂ ਹੈਗਾ ਹੈ। ਉਹ ਕਹਿੰਦਾ ਵੀ ਤੂੰ ਕਰੀ ਆ, ਦੁਕਾਨ ਤੋਂ ਜਾਂਦਾ ਜਾਂਦਾ ਅਜਵਾਇਣ ਜੀ ਲੈ ਜਾਈ ਅਤੇ ਚੁਟਕਾ ਖਾ ਲਈ ਅਤੇ ਪੇਟ ਪੀੜਾ ਹਟ ਜੂ। ਉਹ ਗਰੀਬ ਕਹਿੰਦਾ ਮੇਰੇ ਕੋਲ ਤਾਂ ਮੈਂ ਵੀ ਹੈ ਨਹੀਂ, ਪੈਸੇ ਵੀ ਹੈ ਨਹੀਂ। ਕਹਿੰਦੇ ਸਿਆਣੇ ਵੈਦ ਨੇ ਆਪਣੇ ਕੋਲੋਂ ਹੀ ਉਹ ਕੁਝ ਪੈਸੇ ਦੇ ਦਿੱਤੇ, ਕਹਿਤਾ ਦੁਕਾਨ ਤੋਂ ਜਾਂਦਾ ਹੈ ਲੈ ਕੇ ਅਤੇ ਖਾ ਲਵੇ। ਇਸ ਤਰ੍ਹਾਂ ਕਹਿੰਦੇ ਉਹਦੇ ਵੀ ਪੇਟ ਪੀੜਾ ਦੂਰ ਹੋ ਗਈ। ਇਹ ਕਹਿੰਦੇ ਦ੍ਰਿਸ਼ਟਾਂਤ ਹੈ, ਦਲੀਲ ਹੈ ਵੀ ਹਾਂ ਪਰਮੇਸ਼ੁਰ ਵਾਹਿਗੁਰੂ ਨੇ ਵੀ ਜਾਣਿਆ ਵੀ ਇਹਨਾਂ ਦੀ ਹੰਸਾ ਜੀ ਵੱਡੀ ਵੱਡੀ ਉਮਰ ਆਏ, ਮਾਇਆ ਇਹਨਾਂ ਕੋਲ ਬਹੁਤ ਹੈ। ਇਹ ਜਿਵੇਂ ਉਹਨੇ ਕੋਲੋਂ ਪੂੜੀ ਜੀ ਦਿੱਤੀ ਸੀ ਨਾ ਵੈਦ ਨੇ, ਅਮੀਰ ਜਾਣ ਕੇ ਕਿਹਾ ਸੀ ਵੀ ਇਹਦਾ ਅਨੁਪਾਨ ਇਹਦੀ ਖਾਣੀ ਅਜਵਾਇਣ ਨਾਲ ਵੀ ਉਹ ਵੱਡੀ ਉਮਰ ਹੋਣ ਕਰਕੇ, ਬਹੁਤੀ ਮਾਇਆ ਹੋਣ ਕਰਕੇ ਲੋਕਾਂ ਕੋਲ ਫਿਰ ਉਹਨਾਂ ਨੂੰ ਉਪਦੇਸ਼ ਦਿੱਤਾ ਵੀ ਤੁਸੀਂ ਯੋਗ ਕਰਨਾ ਹੈ ਅਤੇ ਨਾਲ ਅਜਵਾਇਣ ਵਾਂਗੂ ਨਾਮ ਦੇ ਦਿੱਤਾ ਵੀ ਨਾਮ ਜਪਣਾ ਹੈ। ਇਹ ਰੋਗ ਤਾਂ ਉਹ ਤਾਂ ਨਾਮ ਨਹੀਂ ਕੱਟਣੇ ਹੈ ਅਤੇ ਉਹ ਤਾਂ ਪੁੜੀ ਜੀ ਤਾਂ ਐਵੇਂ ਵਾਧੂ ਹੀ ਹੈ, ਜਿਵੇਂ ਜੋ ਜੂਜ ਆ ਜਿਹੜਾ ਸਵਾਦ ਚੜਾਉਣੇ ਟਰਾਉਣੇ ਅਤੇ ਉਤਾਰਨੇ, ਇਹ ਇੱਕ ਪੁੜੀ ਵਾਂਗ ਹੈ। ਇਸੇ ਤਰ੍ਹਾਂ ਜਪ ਕਰਨੇ ਜਾਂ ਪੂਜਾ ਕਰਨੀ ਇਹ ਵੀ ਵੈਦ ਦੀ ਪੁੜੀ ਵਾਂਗ ਹੀ ਹੈ ਅਤੇ ਜਿਹੜਾ ਰੋਗ ਹੈ ਜਨਮ ਮਰਨ ਦਾ 84 ਦੇ ਗਵਨ ਦਾ ਉਹ ਤਾਂ ਨਾਮ ਰੂਪ ਦੇ ਨਾਮ ਅਜਵਾਇਣ ਵਰਗਾ, ਉਹਨੇ ਦੂਰ ਕਰਨਾ ਪੀੜਾ ਨੂੰ। ਇਸ ਕਰਕੇ ਕਹਿੰਦੇ ਕਲਯੁਗ ਵਿੱਚ ਦੇਖਿਆ ਵੀ ਨਾ ਇਹਨਾਂ ਕੋਲ ਕੋਈ ਮਾਇਆ ਹੈ, ਨਾ ਇਹਨਾਂ ਦੀ ਵੱਡੀ ਉਮਰ ਹੈ, ਨਾ ਸਰੀਰ ਵਿੱਚ ਬਲ ਹੈ ਇਹਨਾਂ ਕੋਲ। ਇਸ ਕਰਕੇ ਫਿਰ ਨਾਮ ਹੀ ਜਪਾ ਦਿੱਤਾ। ਇਸ ਕਰਕੇ ਵੱਡੀ ਉਮਰ ਦੇ ਕੇ, ਬਲ ਦੇ ਕੇ, ਮਾਇਆ ਦੇ ਕੇ, ਨਾਲ ਨਾਲ ਇਹ ਉਹਨਾਂ ਨੂੰ ਦੱਸਿਆ ਸੀ ਕਲਯੁਗ ਵਿੱਚ ਇੰਨੇ ਹੈ ਨਹੀਂ ਸੀ, ਇਸ ਕਰਕੇ ਫਿਰ ਇਕੱਲਾ ਨਾਮ ਦਿੜਾ ਦਿੱਤਾ। ਇਹ ਨਾਮ ਜਿਹੜਾ ਅਜਵੈਣ ਵਾਂਗ ਹੈ, ਅਤੇ ਬਾਕੀ ਜਿਹੜੀ ਮੁੱਲ ਹੈ ਆਹ ਜਿਹੜੀ ਗੁਰਬਾਣੀ ਦੇ ਦਿੱਤੀ ਕੋਲੋਂ, ਮਾਇਆ ਦੇ ਦਿੱਤੀ ਵੀ ਬਾਣੀ ਦੁਆਰਾ ਤੁਸੀਂ ਸਾਰ ਸੰਤ ਰੂਪੀ ਦੁਕਾਨ 'ਤੇ ਜਾ ਕੇ ਨਾਮ ਦਾ ਉਪਦੇਸ਼ ਲੈਣ ਨੂੰ ਅਜਵੈਣ ਲੈ ਲਓ, ਇਹਨੂੰ ਜਪਣ ਰੂਪੇ ਛਕ ਲਓ, ਅਤੇ ਪੇਟ ਪੀੜਾ ਵਾਂਗ ਜੰਮ ਪੀੜਾ 84 ਦੀ ਪੀੜਾ ਤੁਹਾਡੀ ਖਤਮ ਹੋ ਜਾਏਗੀ। ਇਸ ਤਰ੍ਹਾਂ ਕਰਕੇ ਨਾਰਦ ਮੁਨੀ ਨੇ ਵੀ ਜੋ ਕਿਹਾ ਯਥਾਰਥ ਕਿਹਾ ਸੀ ਵੀ ਹੇ ਪਰਮੇਸ਼ਰ ਗੁਰੂ ਨਾਨਕ ਸਰੂਪ, ਇਉਂ ਤੁਸੀਂ ਪਹਿਲੇ ਜਗ੍ਹਾ ਵਿੱਚ ਇਉਂ ਕਰਦੇ ਰਹੇ, ਨਾਮ ਦੁਬਾਰਾ ਹੁਣ ਇਕੱਲੇ ਹੀ ਨਾਮ ਜਪਾ ਰਹੇ ਹੋ, ਤੁਹਾਨੂੰ ਤੁਸੀਂ ਜੋ ਸਰੋਤਿਆਂ ਦੇ ਸੁਣ ਕੇ ਤਸੱਲੀ ਹੋ ਗਈ ਸੀ। ਇਹ ਪ੍ਰਸੰਗ ਕੱਲ੍ਹ ਦੇ ਦੀਵਾਨ ਵਿੱਚ ਸੁਣਿਆ ਸੀ, ਇਸੇ ਤਰ੍ਹਾਂ ਕਿਸੇ ਵੱਡੇ ਰਾਜੇ ਦਾ ਵੀ ਪ੍ਰਸੰਗ, ਇਹਦੇ ਨਾਲ ਇੱਕ ਸਾਖੀ ਜੀ ਸੰਬੰਧਿਤ ਹੈ, ਜਿਹਨੂੰ ਕਿਤੇ ਉਹ ਹਾਥੀ ਉੱਪਰ ਚੜਿਆ ਜਾਂਦਿਆਂ ਜਾਂਦਿਆਂ ਕੋਈ ਉਹ ਬੇਮੌਸਮੀਆਂ ਜਿਹੀਆਂ ਮੂਲੀਆਂ ਰੇੜੀ 'ਤੇ ਪਈਆਂ ਸੀ, ਲਵੀਆਂ ਲਵੀਆਂ ਜਿਹੀਆਂ ਬਹੁਤ ਸੋਹਣੀਆਂ, ਅੰਦਰੋਂ ਉਹਦਾ ਰਾਜੇ ਦਾ ਜੀ ਖਾਣ ਨੂੰ ਕਰਿਆ ਆ, ਪਰ ਆਪਣੇ ਵੱਲੀ ਦੇਖਦਾ ਵੀ ਜੇ ਮੈਂ ਹੁਣ ਇੱਥੇ ਬੈਠਿਆਂ ਬੈਠਿਆਂ ਮੂਲੀਆਂ ਮੰਗੀਆਂ, ਔਰ ਵਜ਼ੀਰ ਅਹਿਲਕਾਰ ਕੀ ਕਹਿਣਗੇ ਵੀ ਇਹ ਤਾਂ ਗਰੀਬ ਖਾਂਦੇ ਹੁੰਦੇ ਮੂਲੀਆਂ, ਵੀ ਐਡਾ ਵੱਡਾ ਪਾਤਸ਼ਾਹ ਹੋ ਕੇ ਮੂਲੀਆਂ ਮੰਗਦਾ ਰੇੜੀਆਂ 'ਤੇ ਪਿਆ। ਅੰਦਰੋਂ ਉਹਦਾ ਜੀ ਜਾ ਬਹੁਤ ਕਰੇ ਵੀ ਕਿਹੜੇ ਵੇਲੇ ਮੈਂ ਲੈ ਕੇ ਖਾ ਲਵਾਂ, ਉਹਦੇ ਕਰਕੇ ਫਿਰ ਕਹਿੰਦੇ ਅੰਦਰ ਭਟਕਣਾ ਲੱਗ ਗਈ, ਅਤੇ ਉਹ ਵੈਦ ਨੂੰ ਕਹਿੰਦੇ ਬੁਲਾਓ ਵੀ ਮੈਨੂੰ ਭਟਕਣਾ ਬਹੁਤ ਲੱਗੀ ਹੈ, ਚੈਨ ਨਹੀਂ ਆਉਂਦੀ। ਵੈਦ ਕਹਿੰਦੇ ਘਰੇ ਹੈ ਨਹੀਂ ਸੀ, ਉਹਦਾ ਬੱਚਾ ਸੀ, ਪੁੱਤਰ ਸੀ, ਉਹ ਕਹਿੰਦੇ ਚੱਲ ਮੈਂ ਹੀ ਜਾ ਉਹਨਾਂ ਰਾਜੇ ਕੋਲ, ਹੈ ਤਾਂ ਬਾਪ ਨੂੰ ਪੜ੍ਹਿਆ ਲਿਖਿਆ ਸਿਆਣਾ ਹੀ ਸੀ, ਪਰ ਉਹਨੇ ਅੱਗੇ ਦੇਖਿਆ ਨਹੀਂ ਵੀ ਜਿਹੜਾ ਰੋਗੀ ਹੈ ਉਹ ਅਮੀਰ ਹੈ ਕਿ ਗਰੀਬ ਹੈ, ਅਤੇ ਰਾਜੇ ਨੇ ਕਹਿ ਦਿੱਤਾ ਵੀ ਇਹ ਵੈਦ ਦੇ ਪੁੱਤਰ ਮੈਨੂੰ ਭਟਕਣਾ ਬੜੀ ਲੱਗੀ ਹੈ, ਤੂੰ ਕੋਈ ਸੋਚ ਵਿਚਾਰ ਕੇ ਇਹਦੀ ਦੁਆ ਦੱਸ। ਅਤੇ ਉਹਨੇ ਸਹਿਜੇ ਕਹਿ ਤਾ ਰਾਜੇ ਨੇ ਤਾਂ ਸੌਖਾ ਹੀ ਇਲਾਜ ਹੈ, ਪੰਜ ਸੱਤ ਮੂਲੀਆਂ ਜੇ ਮੰਗਾ ਲਓ ਅਤੇ ਖਾ ਲਓ, ਬਸ ਰੋਗ ਨੂਰ ਹੋ ਜਾਊ। ਯਥਾਰਥ ਹੀ ਸੀ, ਅਤੇ ਉਹ ਗਲ ਪੈ ਗਿਆ ਰਾਜਾ, ਕਹਿੰਦੇ ਉਹ ਬੇਵਕੂਫਾ ਇਹ ਕੋਈ ਦਵਾਈ ਹੈ, ਇਹ ਤਾਂ 10-20 ਹਜ਼ਾਰ ਰੁਪਇਆ ਲੱਗੇ ਉਹ ਦੱਸ ਫੜੋ, ਕਹਿੰਦਾ ਇਹ ਵਜ਼ੀਰਾਂ ਸਿੱਟੋ ਜੇਲ੍ਹ 'ਚ ਕਮਲੇ ਨੂੰ, ਚੱਕ ਕੇ ਅੰਦਰ ਕਰਤਾ। ਜਦੋਂ ਪਿਓ ਨੂੰ ਪਤਾ ਲੱਗਾ ਕਿ ਪੁੱਤਰ ਦਵਾਈ ਦੱਸਣ ਗਿਆ ਸੀ ਫਸ ਗਿਆ, ਜਦੋਂ ਆਇਆ ਅਤੇ ਉਹ ਪਹਿਲਾਂ ਤਾਂ ਉਹਦੀ ਗੱਲ ਕੀਤੀ ਵੀ ਤੇਰੇ ਪੁੱਤ ਨੇ ਮੈਨੂੰ ਇਹ ਕਹਿੰਦਾ ਸੀ ਲੈ ਮੂਲੀਆਂ ਖਾ ਲਾ, ਮੈਨੂੰ ਬੜੀ ਬੜੀ ਪੁੱਟ ਭਟਕਣਾ ਲੱਗੀ ਸੀ, ਅਤੇ ਮੈਨੂੰ ਇਹ ਕਹਿਤਾ ਕਹਿੰਦੇ ਵੀ ਇਹ ਕੋਈ ਦਵਾਈ ਹੈ। ਹੁਣ ਸਿਆਣਾ ਸੀ, ਸਮਝ ਗਿਆ ਵੀ ਗੱਲ ਤਾਂ ਪੁੱਤਰ ਨੇ ਠੀਕ ਹੀ ਦੱਸੀ, ਦਵਾਈ ਤਾਂ ਵਧੀਆ ਦੱਸੀ ਸੀ, ਪਰ ਉਹ ਅੱਗੇ ਮਰੀਜ਼ ਨਹੀਂ ਦੇਖਿਆ, ਉਸਨੇ ਵੀ ਮਾਇਆ ਧਾਰੀ ਹੈ, ਰੁਪਈਏ ਲਾਉਣ ਵਾਲਾ ਦੇਣ ਵਾਲਾ ਹੈ। ਕਹਿਣ ਲੱਗਿਆ ਜੀ ਉਹ ਪੁੱਤਰ ਅਜੇ ਨਿਆਣਾ ਸੀ, ਉਹਨੂੰ ਪਤਾ ਨਹੀਂ ਸੀ ਵੀ ਰਾਜਾ ਮਹਾਰਾਜਾ ਨੂੰ ਕਿਹੋ ਜਿਹੀ ਦਵਾਈ ਦਿੱਤੀ ਹੈ, ਵੀ ਇਹ ਤਾਂ ਆਮ ਗਰੀਬਾਂ ਨੂੰ ਜਿਹੜੇ ਕੋਈ ਨਹੀਂ ਹੁੰਦੇ ਆ, ਕੋਈ ਜਿਹਨਾਂ ਕੋਲ ਕੋਈ ਨਹੀਂ ਹੁੰਦਾ ਉਹਨਾਂ ਕੋਲ ਦੇਈਦਾ, ਉਹਨਾਂ ਨੂੰ ਕਹੀਦਾ ਵੀ ਤੂੰ ਮੂਲੀਆਂ ਖਾ ਲਾ। ਹੈ ਤਾਂ ਠੀਕ ਸੀ ਪਰ ਉਹਨੇ ਮਰੀਜ਼ ਨਹੀਂ ਦੇਖਿਆ, ਉਹਦੀ ਗਲਤੀ ਹੋ ਗਈ ਜੀ। ਉਸ ਵੇਲੇ ਕਹਿਣ ਲੱਗਿਆ ਵੀ ਚੰਗਾ ਮਹਾਰਾਜ, ਖਜ਼ਾਨੇ 'ਚ ਤੂੰ 10-20 ਹਜ਼ਾਰ ਰੁਪਈਆ ਬਣਾ ਕੇ ਮੈਨੂੰ ਦਿਓ, ਅਤੇ ਮੈਂ ਜਾਂਦਾ ਅਤੇ ਉੱਥੋਂ ਲਿਆਉਣਾ ਜੜੀਆਂ ਬੂਟੀਆਂ ਖਰੀਦ ਕੇ, ਅਤੇ ਕੁਛ ਸਮੇਂ ਤੋਂ ਬਾਅਦ ਤੁਸੀਂ ਆਪਣੇ ਅਬਜੀਤ ਸਾਹਿਬ ਨੂੰ ਮੇਰੇ ਕੋਲ ਭੇਜ ਦਿਓ, ਅਤੇ ਦਵਾਈ ਲੈ ਜਾਏਗਾ ਪਰ ਠੀਕ ਹੋ ਜਾਊ। ਉਹ 10-20 ਹਜ਼ਾਰ ਰੁਪਈਆ ਲੈ ਕੇ ਵੈਦ ਜੀ ਘਰੇ ਚਲੇ ਗਏ। ਆਪਣਾ ਜਿਹੜਾ ਘਰ ਦਾ ਨੌਕਰ ਚੱਕ ਰਿਹਾ ਸੀ ਉਹਨੂੰ ਕਹਿੰਦੇ ਵੀ ਇੱਥੋਂ ਬਸੇਰੀ ਕਹਿੰਦਾ ਮੂਲੀਆਂ ਖਰੀਦ ਲਿਆ ਰੇੜੀ ਤੋਂ, ਉਹ ਲੈ ਆ ਉਹਨੂੰ ਕਹਿੰਦਾ ਇੱਥੇ ਪਾਣੀ ਕੱਢ ਕੇ ਬੋਤਲਾਂ ਭਰ ਲਾ। ਉਹਨੇ ਉਹ ਨੌਕਰ ਨੇ ਮੂਲੀਆਂ ਜੇ ਲਿਆਂਦੀਆਂ, ਪਾਣੀ ਕੱਢ ਕੇ ਉਹ ਬੋਤਲਾਂ ਭਰ ਲਈਆਂ। ਆਉਂਦੇ ਨੂੰ ਵਜ਼ੀਰ ਦੇ ਸਭ ਕੁਝ ਤਿਆਰ ਜਾ ਕਰਕੇ ਅਤੇ ਇੱਕ ਪੂੜੀ ਜੀ ਐਵੇਂ ਬੰਨ ਲਈ ਅਤੇ ਵਜ਼ੀਰ ਨੂੰ ਕਹਿੰਦਾ ਵੀ ਆਹ ਲਓ ਪੂੜੀ, ਇਹ ਆ ਦਵਾਈ, ਆ ਖਾਣੀ ਆ ਜਿਹੜਾ ਮੈਂ ਤੈਨੂੰ ਦੇ ਰਿਹਾ ਨਾ ਬੋਤਲ 'ਚ, ਇਸ ਪਾਣੀ ਨਾਲ ਇਹਨੂੰ ਪੀਣਾ, ਖਾਣਾ ਹੈ ਦਵਾਈ ਨੂੰ, ਬਸ ਦੋ ਕੁ ਪੂੜੀਆਂ ਲਓ ਅਤੇ ਬਸ ਭੜਕਣਾ ਖਤਮ ਜੀ। ਅੱਬਲ ਤਾਂ ਪਹਿਲੇ ਜਦੋਂ ਤੁਸੀਂ ਇਹ ਪੂੜੀ ਲੈ ਲੈ ਕੇ ਅਤੇ ਆ ਉੱਪਰ ਦੀ ਪਾਣੀ ਜਾਂ ਪੀਤਾ, ਉਹਦਾ ਹੀ ਡਕਾਰ ਆ ਜਾਣਾ ਹੈ, ਉਹਦਾ ਹੀ ਫਾਇਦਾ ਹੋ ਜਾਣਾ ਹੈ। ਹੁਣ ਜਦੋਂ ਪਨਸੇਰੀ ਮੂਲੀਆਂ ਹੈ ਉਹਨਾਂ ਦਾ ਪਾਣੀ ਕੱਢਿਆ, ਕਿੱਥੇ ਇੱਕ ਦੋ ਹੈ ਕਿੱਥੇ ਪਨਸੇਰੀ ਹੈ, ਭਰਿਆ ਗਲਾਸ ਦੋ ਤਿੰਨ ਪੀਤੇ ਅਤੇ ਡਕਾਰ ਤਾਂ ਆਉਣੇ ਹੀ ਹੈ। ਅਤੇ ਰਾਜਾ ਕਹਿੰਦਾ ਆਹ ਤਾਂ ਹੋਈ ਨਾ ਦਵਾਈ। ਉਹ ਕਹਿੰਦਾ ਇਹਦਾ ਪੁੱਤ ਕਹਿੰਦਾ ਬੇਵਕੂਫ, ਮੈਨੂੰ ਕਹਿੰਦਾ ਮੂਲੀਆਂ ਖਾ ਲੈ, ਖਵਾਈਆਂ ਮੂਲੀਆਂ ਹੀ, ਸੁਰ ਪਾਣੀ ਕੱਢ ਕੇ ਖਵਾ ਦੀਆਂ, ਰੁਪਈਏ 20,000 ਲੈ ਲਏ। ਉਹਦਾ ਮਨ ਟਿੱਕ ਗਿਆ ਵੀ ਹਾਂ ਵਧੀਆ ਦਵਾਈ ਦਿੱਤੀ ਹੈ। ਇਸ ਤਰ੍ਹਾਂ ਜਾਣੀ ਜਿਹੜਾ ਇੱਕ ਅਮੀਰ ਹੈ ਗਰੀਬ ਹੈ ਉਹਨੂੰ ਦੇਖ ਕੇ ਦਵਾਈ ਦਿਓ ਤਾਂ ਫਿਰ ਉਹ ਅਸਰ ਕਰਦੀ ਹੈ, ਨਹੀਂ ਤਾਂ ਨਹੀਂ। ਇਵੇਂ ਜਿਹੜੇ ਕੋਈ ਵੀ ਪਰਮੇਸ਼ੁਰ ਨੇ ਵੀ ਦੇਖਿਆ ਵੀ ਇਹਨਾਂ ਦੀਆਂ ਵੱਡੀਆਂ ਉਮਰਾਂ, ਇਹਨਾਂ ਲੋਕਾਂ ਕੋਲ ਮਾਇਆ ਬਹੁਤ ਹੈ, ਇਹਨਾਂ ਦੇ ਸਰੀਰ ਵਿੱਚ ਬਲ ਬਹੁਤ ਤਕੜੇ ਹੈ, ਜੇ ਇਹਨਾਂ ਨੂੰ ਇਕੱਲਾ ਕਿਹਾ ਨਾ ਵੀ ਤੂੰ ਮੂਲੀਆਂ ਵਾਂਗੂ ਤੁਸੀਂ ਅਜਵਾਇਣ ਵਾਂਗੂ ਲੈ ਲਓ ਆ ਖਾ ਲਓ, ਨਾਮ ਜਪ ਲਓ, ਇਹਨਾਂ ਨੇ ਮੰਨਣਾ ਨਹੀਂ। ਇਹ ਦੋ ਅੱਖਰ ਰਾਮ ਰਾਮ ਜਾਂ ਹਰੇ ਰਾਮ ਹਰੇ ਕ੍ਰਿਸ਼ਨ ਲਏ, ਕੋਈ ਦਵਾਈ ਹੈ, ਕੋਈ ਜਨਮ ਮਰਨ ਵਾਲਾ ਕੋਈ ਔਸ਼ਧੀ ਹੈ ਵੀ ਆਹ ਨਾਲ ਦੱਸਿਆ ਉਹਦੇ ਵੀ ਉਹ ਪੁਰੀ ਜੀ ਦੇਤੀ ਨਾਲ ਆ ਯੋਗ ਜੱਗ ਪੂਜਾ ਵਗੈਰਾ ਕਰਨੀ ਵੀ ਮਾਰੀ ਜਾਓ ਮੱਥਾ ਇਹਦੇ ਨਾਲ, ਇਹਦੇ ਨਾਲ ਉਹਨਾਂ ਦਾ ਸਮਾਂ ਲੰਘ ਗਿਆ, ਕਲਿਆਣ ਹੋਈ ਨਾਮ ਨਾਲ। ਇਸ ਤਰ੍ਹਾਂ ਜਾਣੀ ਇਹ ਵੀ ਗੁਰੂ ਨਾਨਕ ਸਾਹਿਬ ਜੀ ਦੀ ਮਹਿਮਾ ਵਿੱਚ ਜੋ ਨਾਰਦ ਮੁਨੀ ਨੇ ਕਿਹਾ ਸੀ, ਭਾਈ ਬਾਲਾ ਜੀ ਕਹਿਣ ਲੱਗੇ ਉਹਨੇ ਯਥਾਰਥ ਕਿਹਾ ਹੈ ਵੀ ਇਹ ਪਰਮੇਸ਼ੁਰ ਨੇ ਐਸਾ ਹੀ ਕੀਤਾ ਵੈਦ ਰੂਪ। ਹੁਣ ਗੁਰੂ ਨਾਨਕ ਸਾਹਿਬ ਜੀ ਵੈਦ ਆ, ਉਹਨਾਂ ਨੇ ਆ ਕੇ ਨਾਮ ਜਪਾਇਆ, ਕੋਲੋਂ ਕਹਿੰਦੇ ਉਸੇ ਤਰ੍ਹਾਂ ਉਹ ਪੁੜੀ ਵਾਂਗ ਗੁਰਬਾਣੀ ਮਾਇਆ ਦੇ ਦਿੱਤੀ ਹੈ, ਵਾਂਗ ਗੁਰਬਾਣੀ ਬਖਸ਼ ਦਿੱਤੀ ਵੀ ਇਹਦੇ ਦੁਆਰਾ ਤੁਹਾਡੀ ਕਲਿਆਣ ਹੋ ਜਾਏਗੀ, ਰੋਗ ਟੁੱਟ ਜਾਣਗੇ। ਸੋ ਇਹ ਪ੍ਰਸੰਗ ਕੱਲ੍ਹ ਸੁਣਿਆ ਸੀ, ਜਿਸ ਤਰ੍ਹਾਂ ਅੱਗੇ ਪ੍ਰਸੰਗ ਬੜੇ ਵਿਸਥਾਰ ਨਾਲ ਆ ਰਿਹਾ ਹੈ ਉਹ ਆਪਾਂ ਮਿਲ ਕੇ ਸੁਣੀਏ ਜੀ। ਸ੍ਰੀ ਗੁਰ ਪਗ ਗਿਰ ਓਟ ਮਮ। ਕਵੀ ਸੰਤੋਖ ਸਿੰਘ ਜੀ ਕਹਿੰਦੇ ਹੇ ਸਰੋਤਾ ਜਨੋ, ਜੋ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਹਨ ਉਹ ਮੇਰੇ ਵਾਸਤੇ ਕਹਿੰਦੇ ਜਿਵੇਂ ਪਹਾੜ ਦਾ ਓਟ ਹੋਵੇ, ਓਹਲਾ ਹੋਵੇ, ਸਹਾਰਾ ਹੋਵੇ। ਗੁਰੂ ਨਾਨਕ ਸਾਹਿਬ ਜੀ ਦੇ ਜੇ ਚਰਨ ਹੈ ਮੇਰੇ ਕਵੀ ਲਈ ਪਹਾੜ ਦੇ ਆਸਰੇ ਵਾਂਗ ਹਨ। ਛੋਡੋ ਕਬ ਹੁਣ ਭੂਲ, ਦੇ ਚਰਨਾਂ ਰੂਪੀ ਪਹਾੜ ਦਾ ਜਿਹੜਾ ਓਟ ਆਸਰਾ ਹੈ ਮੈਂ ਕਦੇ ਵੀ ਭੁੱਲ ਕੇ ਨਹੀਂ ਛੱਡਾਂਗਾ। ਵਿਘਨ ਜੇ ਪਾਵਨ ਸਮਾਨ ਹੈ, ਜਿਹੜੇ ਤਰ੍ਹਾਂ ਤਰ੍ਹਾਂ ਦੇ ਵਿਘਨ ਹੈ ਇਹ ਹਵਾ ਦੇ ਸਮਾਨ ਹਨ। ਤਾਂ ਕੋ ਡਰ ਨਹਿ ਮੂਲ, ਗੁਰੂ ਮਹਾਰਾਜ ਦੇ ਚਰਨ ਰੂਪੀ ਪਹਾੜ ਦੇ ਓਹਲੇ ਰਹਾਂਗਾ, ਸਹਾਰੇ ਰਹਾਂਗਾ, ਇਹਨਾਂ ਦਾ ਫਿਰ ਮੈਨੂੰ ਡਰ ਜਿਹੜਾ ਮੂਲ ਕੇ ਉੱਕਾ ਹੀ ਨਹੀਂ ਹੋਵੇਗਾ। ਉਹ ਪਹਾੜ ਦੇ ਕੋਈ ਓਹਲੇ ਬੈਠਾ ਹੋਵੇ, ਜਿੰਨਾ ਮਰਜ਼ੀ ਝੱਕੜ ਹਨੇਰੀ ਚੱਲੀ ਜਾਏ, ਕੋਈ ਅਸਰ ਨਹੀਂ ਉਹਦੇ 'ਤੇ ਪੈਂਦਾ ਪਹਾੜ ਦੇ ਓਹਲੇ ਬੈਠਣ ਵਾਲੇ ਦੇ। ਉਹ ਜਿਹੜਾ ਗੁਰੂ ਨਾਨਕ ਸਾਹਿਬ ਦੇ ਚਰਨ ਪਹਾੜ ਵਾਂਗ ਇਹਨਾਂ ਦੇ ਆਸਰੇ ਜੀਵਨ ਬਸਰ ਕਰਦਾ ਹੈ, ਉਹਨੂੰ ਵਿਘਨਾਂ ਰੂਪੀ ਜਿਹੜੀ ਆ ਹਵਾ ਜੀ ਹੈ, ਆ ਤਿੱਖੀ ਹਨੇਰੀ ਝੱਕੜ ਝੋਲੇ ਹੈ, ਇਹਨਾਂ ਦਾ ਕੋਈ ਅਸਰ ਨਹੀਂ ਹੁੰਦਾ ਹੈ। ਮਹਾਰਾਜ ਦੇ ਚਰਨਾਂ ਦੇ ਆਸਰੇ ਓਹਲੇ ਉਹ ਵਿਘਨਾਂ ਕਲੇਖਾਂ ਤੋਂ ਬਚਿਆ ਰਹਿੰਦਾ ਹੈ। ਸ੍ਰੀ ਬਾਲਾ ਸੰਦੁਰ ਵਾਚ ਚੌਪਈ ਕਹਿ ਬਾਲਾ ਸ੍ਰੀ ਅੰਗਦ ਸੁਣੀਏ। ਭਾਈ ਬਾਲਾ ਜੀ ਕਹਿਣ ਲੱਗੇ, ਹੇ ਸਤਿਗੁਰੂ ਅੰਗਦ ਸਾਹਿਬ ਜੀ, ਅਗਲਾ ਇਤਿਹਾਸ ਸੁਣੀਏ। ਗੁਰ ਇਤਿਹਾਸ ਸਰਬ ਸੁਭ ਗੁਣੀਏ। ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਸਾਰੇ ਦਾ ਸਾਰਾ ਚੰਗਾ ਹੀ ਵਿਚਾਰ ਲਈਏ। ਨਾਰਦ ਸੋ ਮਿਲ ਕਰ ਤਿਹ ਕਾਲਾ। ਹੇ ਗੁਰੂ ਅੰਗਦ ਸਾਹਿਬ ਜੀ, ਨਾਰਦ ਮੁਨੀ ਦੇ ਨਾਲ ਮਿਲ ਕਰਕੇ ਉਸ ਸਮੇਂ ਆਕੇ ਗਬਨੇ ਦੀਨ ਦਯਾਲਾ, ਗਰੀਬਾਂ ਤੇ ਦਿਆਲਤਾ ਕਰਨ ਵਾਲੇ ਗੁਰੂ ਨਾਨਕ ਸਾਹਿਬ ਅੱਗੇ ਨੂੰ ਚੱਲ ਪਏ। ਸਿੰਧ ਵਿਖੇ ਟਾਪੂ ਇੱਕ ਆਵਾ, ਸਮੁੰਦਰ ਦੇ ਉੱਪਰ ਦੀ ਚੱਲ ਰਹੇ ਸੀ, ਉਸੇ ਸਮੁੰਦਰ ਦੇ ਵਿੱਚ ਅੱਗੇ ਇੱਕ ਟਾਪੂ ਆ ਗਿਆ, ਉੱਚਾ ਥਾਂ ਆ ਗਿਆ ਹੈ। ਦੇਸ਼ ਬਸੀਹਰ ਜਾਂ ਕੋ ਨਾਵਾ, ਜਿਸ ਕਿਸੇ ਇਲਾਕੇ ਦਾ ਦੇਸ਼ ਦਾ ਨਾਂ ਬਿਸ਼ੀਅਰ ਕਰ ਕਰਕੇ ਨਾਂ ਕਿਹਾ ਜਾਂਦਾ ਸੀ। ਇਹ ਮਣੀਪੁਰ ਰਿਆਸਤ ਦਾ ਨਾਂ ਹੀ ਹੈ ਬਿਸ਼ੀਅਰ। ਮਣੀਪੁਰ ਰਿਆਸਤ ਵਿੱਚ ਆਪ ਜੀ ਚਲੇ ਗਏ। ਇੱਕ ਸੁੰਦਰ ਤਹ ਨਗਰ ਬਿਰਾਜਾ, ਉੱਥੇ ਮਣੀਪੁਰ ਰਿਆਸਤ ਵਿੱਚ ਹੀ ਇਹ ਕਹਿੰਦੇ ਇੱਕ ਸੋਹਣਾ ਸ਼ਹਿਰ ਰਾਜਧਾਨੀ ਆਪ ਜੀ ਨੇ ਦੇਖਿਆ ਹੈ, ਜਿਸ ਦਾ ਨਾਮ ਅਸੀਮਪਲ ਰਾਜਧਾਨੀ ਹੈ ਸੀ। ਚੌਹ ਦੇਸ਼ ਜਿਸਕੇ ਉਪਬਨ ਛਾਜਾ, ਜਿਸ ਅਸੀਮ ਫਲ ਜਿਹੜਾ ਸ਼ਹਿਰ ਰਾਜਧਾਨੀ ਹੈ, ਚਾਰ ਸਵੇਰੇ ਉਹਦੇ ਬੜਾ ਬਾਗ ਬੀਚਾ ਸਜ ਰਿਹਾ ਸੀ। ਬਣੇ ਉਸ ਗਿਰਦੇ ਦੁਰਗ ਉਤੰਗਾ, ਸ਼ਹਿਰ ਦੀ ਰਾਜਧਾਨੀ ਦੇ ਇਰਦ ਗਿਰਦ ਬਹੁਤ ਹੀ ਉੱਚਾ ਦੁਰਗ ਬਣਿਆ, ਬਹੁਤ ਉੱਚੀ ਦੀਵਾਰ ਬਣੀ ਹੋਈ ਸੀ। ਘਨ ਰੋਕਣ ਹਿਤ ਮਨ ਹੋ ਉਮੰਗਾ, ਉਹ ਜਿਹੜੀਆਂ ਇੰਨੀਆਂ ਕੰਧਾਂ ਉੱਚੀਆਂ, ਬੱਦਲ ਰੋਕਣ ਵਾਸਤੇ ਉਹਨਾਂ ਦੇ ਮਨ ਦੇ ਵਿੱਚ ਉਮੰਗਾ ਹੈ, ਖਾਹਿਸ਼ ਹੈ। ਸੁਧਰ ਸੈਨ ਤਹ ਹੋਤੋ ਨਿਰਪਾਲਾ, ਉਸ ਰਾਜਧਾਨੀ ਦੇ ਵਿੱਚ ਜਿਹੜਾ ਰਾਜਾ ਸੀ ਉਹ ਸੁਧਰ ਸੈਨ ਹੈ ਸੀ। ਕਰਤ ਰਾਜ ਤਿਹ ਦੇਸ਼ ਵਿਸਾਲਾ, ਉਸ ਮਣੀਪੁਰ ਰਿਆਸ ਦਾ ਸਾਰਾ ਹੀ ਰਾਜ ਭਾਗ ਸੁਧਰ ਸੈਨ ਹੀ ਰਾਜ ਕਰ ਕਰਾ ਰਿਹਾ ਸੀ। ਉਰਕੇ ਵਹਿਰ ਥਾਨ ਨਰਮਨੀਕਾ, ਜਿਹੜਾ ਅਸੀਮ ਫਲ ਨਵੇਂ ਸ਼ਹਿਰ ਹੈ, ਇਸ ਤੋਂ ਬਾਹਰ ਬਾਹਰ ਵੱਖਰਾ ਜਾ ਅਸਥਾਨ। ਵੈਸੇ ਤਹ ਬੇਦੀ ਕੁਲ ਟੀਕਾ, ਬਹੁਤ ਸੋਹਣਾ ਸਥਾਨ ਸੀ, ਉੱਥੇ ਬੇਦੀਆਂ ਦੇ ਕੁਲ ਦੇ ਟਿੱਕਾ ਰੂ ਸ਼੍ਰੋਮਣੀ ਰੂ ਗੁਰੂ ਨਾਨਕ ਸਾਹਿਬ ਜੀ ਸਜ ਗਏ ਬੈਠ ਗਏ। ਨਿਸਾ ਬੀਤੀ ਇੱਕ ਭੀ ਭੁੰਨ ਸਾਰਾ, ਜਦੋਂ ਰਾਤ ਬੀਤ ਗਈ ਇੱਕ ਤੇ ਅਗਲੀ ਸਵੇਰ ਜੀ ਹੋਇਆ ਹੀ ਹੈ। ਤਬ ਮਰਦਾਨੇ ਬਚਨ ਉਚਾਰਾ, ਸਵੇਰ ਹੋਈ ਦੇਖ ਕੇ ਤਦੋਂ ਭਾਈ ਮਰਦਾਨਾ ਜੀ ਨੇ ਸਤਿਗੁਰਾਂ ਨੂੰ ਬਚਨ ਕਿਹਾ, ਆਇਸ ਦੇਹ ਨਗਰ ਮਹਿ ਜਾਵਾਂ, ਗੁਰੂ ਨਾਨਕ ਸਾਹਿਬ ਮੈਨੂੰ ਇਜਾਜ਼ਤ ਦੇ ਤੂੰ, ਆਗਿਆ ਦੇ ਤੂੰ, ਮੈਂ ਆ ਸ਼ਹਿਰ ਵੀ ਚਲਾ ਜਾਵਾਂ, ਜਾਚ ਕਿਸੂ ਤੇ ਭੋਜਨ ਖਾਵਾਂ, ਕਿਸੇ ਦੇ ਕੋਲੋਂ ਮੰਗ ਕੇ ਮਾਰਾਂ ਮੈਂ ਭੋਜਨ ਛਕ ਲਵਾਂ, ਬਿਗਸੇ ਸ੍ਰੀ ਮੁਖ ਮੁਜਸੋ ਕਹੀ, ਮਰਦਾਨੇ ਤੋਂ ਸੁਣ ਕੇ ਮਾਰਾ ਹੱਸੇ ਹੈ। ਤੇ ਭਾਈ ਬਾਲਾ ਜੀ ਕਹਿਣ ਲੱਗੇ, ਮੈਨੂੰ ਸਤਿਗੁਰਾਂ ਨੇ ਕਿਹਾ, ਕਿਆ ਮਰਦਾਨਾ ਭਾਖਤ ਇਹੀ, ਦਿਨ ਚੜਿਆ ਹੈ ਤੇ ਮਰਦਾਨਾ ਭਲਾ ਵੀ ਬਾਲਿਆ ਕੀ ਕਹਿੰਦਾ ਹੈ। ਮੈਂ ਬੋਲਿਓ ਇਹ ਜਨਮ ਸੁਭਾਉ, ਗੁਰੂ ਨਾਨਕ ਸਾਹਿਬ ਜੀ ਦੇ ਅੱਗੇ ਬੋਲਿਆ, ਮਹਾਰਾਜ ਇਹ ਮਰਦਾਨੇ ਦੀ ਨੀ ਬਸ ਦੀ ਗੱਲ, ਇਹ ਜਾਤੀ ਸੁਭਾਅ ਹੈ। ਮਿਟ ਹੈ ਨਕੀਜਾ ਹੈ ਕੋਟ ਉਪਾਉ, ਭਾਵੇਂ ਕਰੋੜਾਂ ਉਪਰਾਲੇ ਹੀਲੇ ਕਰੂ, ਇਹਦਾ ਜਾਤੀ ਸੁਭਾਅ ਨੀ, ਬਿਨਾਂ ਮਰਾਸੀ ਬੋਲੇ ਬਿਨਾਂ ਰਹਿੰਦਾ ਨੀ ਹੁੰਦਾ। ਸ੍ਰੀ ਮੁਖ ਭਨ ਹੈ ਸੁਣੋ ਮਰਦਾਨਾ, ਮਹਾਰਾਜ ਸੁਣ ਕੇ ਭਾਈ ਬੱਲੇ ਤੋਂ ਕਹਿਣ ਲੱਗੇ, ਲੈ ਵੀ ਮਰਦਾਨੇ ਸੁਣ ਲਾ ਬਚਨ, ਕਿਹਤੇ ਜਾ ਚੌਹ ਭੋਜਨ ਖਾਣਾ, ਸ਼ਹਿਰ ਤਾਂ ਸਾਹਮਣੇ ਹੈਗਾ, ਕਿਹਦੇ ਘਰੋਂ ਜਾ ਕੇ ਭੋਜਨ ਤੂੰ ਮੰਗ ਕੇ ਖਾਵੇਂਗਾ, ਦੋਹਰਾ ਜਿਹ ਢਿੱਗ ਕਰ ਹੋਰ ਜਾਏ ਨਿਜ। ਮਰਦਾਨਾ ਕਹਿਣ ਲੱਗਿਆ, ਮਹਾਰਾਜ ਜਿਹਦੇ ਕੋਲ ਤੁਸੀਂ ਮੈਨੂੰ ਜਾਣ ਦੀ ਆਗਿਆ ਕਰ ਦੇਵੋਗੇ, ਚਾਚਾ ਤਿਹ ਢਿੱਗ ਜਾਏ, ਉਸ ਮਨੁੱਖ ਦੇ ਕੋਲੋਂ ਮੈਂ ਜਾ ਕੇ ਭੋਜਨ ਮੰਗ ਲਵਾਂਗਾ ਛਕਣ ਲਈ। ਨਹਿ ਕੋ ਮੇਲੀ ਮਮ ਇਹਾ ਕਹਿਤੇ ਤਾਂ ਮੇਰਾ ਕੋਈ ਮੇਲੀ ਮਿਲਾਪੀ ਹੈ ਨਹੀਂ ਹੈ, ਕੋਈ ਜੋਰ ਦੋਸਤ ਮਿੱਤਰ ਹੈ ਨਹੀਂ ਹੈ। ਸੁਣ ਸ੍ਰੀ ਗੁਰੂ ਅਲਾਏ ਗਾਨੇ ਤਾਂ ਸੁਣ ਕੇ ਸਤਿਗੁਰਾਂ ਨੇ ਓ ਕਿਹਾ ਇਸ ਨੂੰ ਚੌਪਈ ਪਾਖਰ ਇੱਕ ਤਿਖਾਣ ਤੇ ਪੂਤਾ ਕਹਿੰਦੇ ਲੈ ਵੀ ਭਾਈ ਮਰਦਾਨੇ ਸ਼ਹਿਰ ਦੇ ਵਿੱਚ ਇੱਕ ਪਾਖਰ ਨਾਮ ਦਾ ਤਰਖਾਣ ਰਹਿੰਦਾ ਹੈ, ਉਹਦਾ ਅੱਗੇ ਪੁੱਤਰ ਹੈ ਝੰਡਾ ਨਾਮ ਰੁਚਰ ਕਰ ਤੂਤਾ, ਪੁੱਤਰ ਦਾ ਨਾਮ ਝੰਡਾ ਵੰਡੀ ਬਾਢੀ ਹੈ, ਉਹਦੀ ਚੰਗੀ ਕਰਨੀ ਹੈ, ਬਹੁਤ ਨੇਕ ਕਮਾਈ ਕਰਦਾ ਹੈ। ਜਾਇ ਕਰੋ ਭੋਜਨ ਤੇ ਐਨਾ ਵੀ ਮਰਦਾਨੇ ਝੰਡੇ ਬਾਢੀ ਤਰਖਾਣ ਦੇ ਘਰੇ ਜਾ ਕੇ ਤੂੰ ਭੋਜਨ ਛਕ ਲੈਣਾ ਕਰ। ਮਰਦਾਨਾ ਗਮਨਿਓ ਸੁਣ ਬੈਨਾ, ਇਸ ਤਰ੍ਹਾਂ ਮਹਾਰਾਜ ਦੇ ਬਚਨ ਸੁਣ ਕੇ ਮਰਦਾਨਾ ਚੱਲ ਪਿਆ ਸ਼ਹਿਰ ਵੱਲ ਨੂੰ। ਜਾਇ ਨਗਰ ਮਹਿ ਪ੍ਰਾਪਤ ਭਇਓ, ਕਹਿੰਦੇ ਉੱਥੋਂ ਉੱਠ ਕੇ ਜਾ ਕੇ ਸ਼ਹਿਰ ਵਿੱਚ ਪ੍ਰਵੇਸ਼ ਹੋ ਗਿਆ। ਬੂਜਤ ਬੂਜਤ ਕੋ ਸਿੱਕ ਗਇਓ, ਇਸ ਤਰ੍ਹਾਂ ਪੁੱਛਦਿਆਂ ਪੁੱਛਦਿਆਂ ਇੱਕ ਕੋ ਚਲਿਆ ਗਿਆ ਹੈ। ਤਬ ਇੱਕ ਮਾਨਵ ਤਿਹ ਕੇ ਸੰਗਾ, ਸ਼ਹਿਰ ਦੇ ਵਿੱਚ ਹੀ ਕਹਿੰਦੇ ਮਰਦਾਨੇ ਦੇ ਸਾਥ ਇੱਕ ਮਨੁੱਖ ਨੇ, ਬੂਜਨ ਕੀਨ ਸਰਬ ਪਰ ਸੰਗਾ, ਇਹ ਮਰਦਾਨੇ ਵੱਲੀ ਦੇਖ ਕੇ ਇਹਨੂੰ ਸਾਰੀ ਸਾਰਾ ਪ੍ਰਸੰਗ ਜਾ ਪੁੱਛਿਆ, ਸਾਰਾ ਕੁਛ ਖੋਲ ਕੇ ਪੁੱਛਿਆ ਹੈ। ਕੋ ਹੈ ਤੂੰ ਕਿਹ ਤੇ ਚੱਲ ਆਇਓ, ਵੀ ਤੂੰ ਕੌਣ ਹੈ ਕਿੱਥੋਂ ਕੇ ਚੱਲ ਕੇ ਆਇਆ ਜੋ ਨਵਾਂ ਜਾਈ, ਕੌਣ ਵਰਨ ਅਬ ਕਹਾਂ ਸਿਧਾਇਓ, ਜਾਤ ਕਿਹੜੀ ਹੈ ਤੇ ਕਿੱਥੇ ਤੂੰ ਜਾ ਰਿਹਾ, ਸ਼ਹਿਰ ਵਿੱਚ ਫਿਰਦਾ ਹੈ। ਸੁਣ ਮਰਦਾਨੇ ਵਾਕ ਅਲਾਇਆ, ਉਸ ਤੋਂ ਸੁਣ ਕੇ ਮਰਦਾਨੇ ਨੇ ਬਚਨ ਕਿਹਾ, ਝੰਡੇ ਕੋ ਘਰ ਦੇ ਹੋ ਬਤਾਇਆ, ਵੀ ਹੈ ਪੁਰਸ਼ਾ ਜੇ ਝੰਡੇ ਬਾਢੀ ਦਾ ਤੂੰ ਘਰ ਜਾਣਨਾ ਤੇ ਮੈਨੂੰ ਦੱਸ ਦੇ। ਦੋਹਰਾ ਬੂਜ ਲੇ ਗੋ ਸੋ ਹਮੈ, ਕਹਿੰਦੇ ਜਿਹੜਾ ਝੰਡਾ ਬਾਢੀ ਉਹ ਮੈਥੋਂ ਆਪੇ ਪੁੱਛ ਲੇਗਾ। ਜਾਏ ਸੋ ਜੋ ਤਿਹ ਕੇ ਪਾਸ, ਜਦੋਂ ਮੈਂ ਉਹਦੇ ਕੋਲੋਂ ਚਲਾ ਜਾਵਾਂਗਾ ਉਹ ਆਪੇ ਮੈਨੂੰ ਪੁੱਛ ਲੇਗਾ ਵੀ ਕੀ ਕੰਮ ਆਇਆ। ਇੰਦਰ ਸੈਨ ਸੁਣ ਲੇ ਚਲਾ, ਇਸ ਮਨੁੱਖ ਨੇ ਮਰਦਾਨੇ ਤੋਂ ਪੁੱਛਿਆ ਸੀ, ਉਹਦਾ ਨਾਂ ਸੀ ਇੰਦਰ ਸੈਨ, ਉਹ ਸੁਣ ਕੇ ਮਰਦਾਨੇ ਨੂੰ ਲੈ ਚੱਲਿਆ ਨਾਲ ਹੀ। ਜੇਠਾ ਹੁਤੋ ਆਵਾਸ, ਜਿੱਥੇ ਝੰਡੇ ਬਾਢੀ ਦਾ ਘਰ ਹੈ ਸੀ। ਚੌਪਈ ਝੰਡਾ ਮੰਜੀ ਬੁਨਤ ਨਿਕੇਤੂ, ਇਧਰ ਜਿਹੜਾ ਝੰਡਾ ਬਾਢੀ ਆਪਣੇ ਘਰ ਦੇ ਵਿੱਚ ਮੰਜੀ ਜੀ ਬੁਣ ਰਿਹਾ ਸੀ। ਦੇਖ ਉੱਠਿਓ ਤਿੰਨ ਆਦਰ ਹੇਤੂ, ਮਰਦਾਨੇ ਨੂੰ ਆਇਆ ਦੇਖ ਕੇ ਸਤਿਕਾਰ ਕਰਨ ਲਈ ਉੱਠ ਖੜੋਤਾ। ਤੂਰਨ ਸੁੰਦਰ ਮੰਚ ਡਸਾਇਓ, ਸੋਹਣਾ ਜਿਹੜਾ ਪਣਗਾ ਡਾਇਆ ਝੰਡੇ ਬਾਢੀ ਨੇ। ਅਦਕ ਭਾਉ ਕਰ ਤਿਸ ਹੈ ਬਸਾਇਓ, ਬਹੁਤ ਹੀ ਪ੍ਰੇਮ ਪਿਆਰ ਕਰਕੇ ਜੀਆ ਕੇ ਉਹ ਪਣਕ ਤੇ ਬਿਠਾਇਆ ਮਰਦਾਨੇ ਨੂੰ। ਇੰਦਰ ਸੈਨ ਪੁਨ ਬੈਨ ਉਚਾਰਾ, ਉਸ ਵੇਲੇ ਇੰਦਰ ਸੈਨ ਨੇ ਝੰਡਾ ਬਾਢੀ ਦੇ ਤਾਈ ਬਚਨ ਕਿਹਾ, ਖੋਜਤ ਫਿਰਤ ਆਵਾਸ ਤੁਮਾਰਾ, ਜਿਹੜਾ ਮਰਦਾਨਾ ਹੈ ਨਾ ਇਹ ਤੇਰਾ ਘਰ ਲੱਭਦਾ ਫਿਰ ਰਿਹਾ ਸੀ ਸ਼ਹਿਰ ਵਿੱਚ, ਬੂਜ ਰਹੋ ਹਾਂ ਸਰਬ ਪ੍ਰਸੰਗਾ, ਮੈਂ ਜਿਹੜਾ ਮਰਦਾਨਾ ਲੈ ਆਇਆ ਨਾ ਮੇਰੇ ਨਾਲ ਇਹਨੂੰ ਪ੍ਰਸੰਗ ਪੁੱਛ ਰਿਹਾ ਸੀ ਵੀ ਤੂੰ ਕੀ ਕੰਮ ਕਰਨ ਆਇਆ ਇੱਥੇ, ਮੋਹ ਨਾ ਬਤਾਇਓ ਆਨਿਓ ਸੰਗਾ, ਨਾਲ ਤੈਨੂੰ ਤੇਰੇ ਘਰੇ ਲਿਆਂਦਾ ਮੈਨੂੰ ਤਾਂ ਨੇ ਕੋਈ ਕੰਮ ਦੱਸਿਆ ਨੀ, ਤੂੰ ਪੁੱਛ ਲੈ ਜਾਂ ਕੋ ਹੈ ਕੁਛ ਤੁਝ ਸੋ ਕੰਮ, ਝੰਡੇ ਬਾਢੀ ਜਿਹੜਾ ਮੇਰੇ ਨਾਲ ਆਇਆ ਨਾ ਮਰਦਾਨਾ ਦਾ ਤੇਰੇ ਨਾਲ ਕੋਈ ਖਾਸ ਕੰਮ ਹੈ, ਜਾਂ ਤੇ ਚੱਲ ਆਵਾ ਤੁਝ ਧਾਮ, ਇਸੇ ਕਰਕੇ ਕਹਿੰਦੇ ਪੁੱਛਦਾ ਪੁਛਾਂਦਾ ਤੇਰੇ ਘਰ ਚੱਲ ਕੇ ਆਇਆ ਨਾ ਮੇਰੇ ਨਾਲ। ਬੂਜਤ ਝੰਡਾ ਕਿਹਤੇ ਆਇਓ, ਉਸ ਵੇਲੇ ਮਰਦਾਨੇ ਨੂੰ ਪੁੱਛਣ ਲੱਗਿਆ ਵੀ ਤੂੰ ਕਿੱਥੋਂ ਚੱਲ ਕੇ ਆਇਆ, ਕੌਣ ਨਾਮ ਕੋ ਬਰਨ ਸੁਹਾਇਓ, ਤੇਰਾ ਕਹਿੰਦੇ ਨਾਮ ਕੀ ਹੈ, ਤੇਰੀ ਜਾਤੀ ਕਿਹੜੀ ਸੋਭਨੀਕ ਹੈ। ਦੋਹਰਾ ਮਰਦਾਨਾ ਮਮ ਨਾਮ ਹੈ, ਉਸ ਵੇਲੇ ਕਹਿਣ ਲੱਗਾ ਵੀ ਝੰਡੇ ਬਾਢੀ ਮੇਰਾ ਨਾਮ ਭਾਈ ਮਰਦਾਨਾ ਜੀ, ਵਰਨ ਮਰਾਸੀ ਜਾਨ, ਮੇਰੀ ਜਿਹੜੀ ਜਾਤ ਹੈ ਕਹਿੰਦੇ ਮਰਾਸੀਆਂ ਦੀ ਹੈ, ਜਾਣ ਲੈ ਤੁਮਰੇ ਨਿਕਟ ਪਠਾਇਓ, ਇਹ ਵੀ ਝੰਡੇ ਬਾਢੀ ਤੇਰੇ ਕੋਲ ਮੈਨੂੰ ਭੇਜਿਆ। ਸ੍ਰੀ ਨਾਨਕ ਗੁਣ ਖਾਨ, ਇਹ ਮਾਨ ਜੋ ਗੁਰੂ ਨਾਨਕ ਸਾਹਿਬ ਜੀ ਗੁਣਾਂ ਦੀ ਖਾਨ ਹਨ। ਚੌਪਈ ਝੰਡਾ ਕਹਿ ਨਹਾਉ ਕਬ ਜਾਣਤ, ਮਰਦਾਨੇ ਤਾਂ ਸੁਣ ਕੇ ਝੰਡਾ ਬਾਢੀ ਕਹਿੰਦਾ ਵੀ ਉਹਨਾਂ ਨੂੰ ਤਾਂ ਮੈਂ ਕਦੇ ਵੀ ਨੀ ਜਾਣਦਾ ਹੈ। ਜਿਹ ਕੋ ਨਾ ਨਾਨਕ ਨਾਮ ਬਖਾਨਤ। ਤਾਂ ਗੁਰੂ ਨਾਨਕ ਸਾਹਿਬ ਨਾਮ ਕਹਿੰਦੇ ਕਹਿੰਦਾ ਉਹਨਾਂ ਨੂੰ ਤਾਂ ਮੈਂ ਕਦੋਂ ਕਿਤੇ ਨੀ ਜਾਣਦਾ। ਆਗੇ ਸੁਣਾ ਨਾ ਦੇਖਾ ਕਬ ਹੀ, ਪਹਿਲਾਂ ਕਿਤੇ ਉਹਨਾਂ ਦਾ ਨਾਂ ਸੁਣਿਆ ਨਾ ਕਿਤੇ ਮੈਂ ਦੇਖਿਆ ਅੱਖਾਂ ਨਾਲ ਗੁਰੂ ਨਾਨਕ ਸਾਹਿਬ। ਤੁਮਨੇ ਨਾਮ ਸੁਣਾਵਾ ਅਬ ਹੀ, ਭਾਈ ਮਰਦਾਨਿਆ ਹੁਣੇ ਹੀ ਨਵਾਂ ਜਾ ਨਾ ਤੂੰ ਮੈਨੂੰ ਸੁਣਾਇਆ। ਤੂੰ ਨਹਿ ਜਾਣਤ ਸੋ ਤੁਝ ਜਾਣ ਹੈ। ਮਰਦਾਨਾ ਕਹਿਣ ਲੱਗਿਆ ਵੀ ਝੰਡੇ ਵਾਢੀ ਠੀਕ ਹੈ, ਤੂੰ ਨਹੀਂ ਜਾਣਦਾ, ਗੁਰੂ ਨਾਨਕ ਸਾਹਿਬ ਤੈਨੂੰ ਚੰਗੀ ਤਰ੍ਹਾਂ ਜਾਣਦੇ। ਚਲੋ ਹਦੂਰ ਲੇ ਪਹਿਚਾਨ ਹੈ, ਤੂੰ ਹਜ਼ੂਰੀ ਵੀ ਜਾਵੇਂਗਾ ਤੈਨੂੰ ਮਹਾਰਾਜ ਚੰਗੀ ਤਰ੍ਹਾਂ ਜਾਣ ਪਛਾਣ ਲੈਣਗੇ, ਤੂੰ ਵੀ ਉਹਨਾਂ ਨੂੰ ਪਛਾਣ ਲਏਗਾ। ਜੇ ਪਛਾਣ ਤਾਂ ਮੁਝੇ ਪਠਾਵਾ। ਝੰਡੇ ਵਾਢੀ, ਜੇ ਤੇਰੇ ਨਾਲ ਮਹਾਰਾਜ ਦੀ ਜਾਣ ਪਛਾਣ ਸੀ ਤਾਂ ਹੀ ਤੇਰੇ ਕੋਲ ਮੈਨੂੰ ਭੇਜਿਆ ਹੈ ਨਾ। ਬਿਨ ਜਾਣੇ ਸੁਧ ਕਿਸੇ ਕੋ ਆਵਾ। ਬਿਨਾਂ ਜਾਣੇ ਤੋਂ ਕਿਸੇ ਨੂੰ ਕਿਸੇ ਦੀ ਖਬਰ ਆਉਂਦੀ ਹੈ, ਕਿਸੇ ਦਾ ਕੀ ਪਤਾ ਹੁੰਦਾ ਵੀ ਕਿੱਥੇ ਰਹਿੰਦਾ ਕੋਈ। ਸੁਣ ਇਹ ਝੰਡਾ ਬੁੱਧ ਵਿਸੇਖਾ। ਕਿਉਂ ਮਰਦਾਨੇ ਤੋਂ ਸੁਣ ਕੇ ਝੰਡਾ ਵਾਢੀ ਕਹਿੰਦੇ ਚੰਗਾ ਚੰਗਾ ਬੁੱਧੀ ਵਾਲਾ ਸੀ, ਸਿਆਣਾ ਸੀ, ਅਕਲ ਵਾਲਾ ਸੀ। ਪੂਜਤ ਕੋ ਸਰੀਰ ਤਿੰਨ ਵੇਖਾ। ਮਰਦਾਨੇ ਤੋਂ ਪੁੱਛਣ ਲੱਗਿਆ ਵੀ ਜਿਹੜੇ ਮੈਨੂੰ ਜਾਣਦੇ ਉਹਨਾਂ ਦੇ ਸਰੀਰ ਤੇ ਭੇਗ ਜਾ ਕੇ ਉਹ ਕੱਪੜੇ ਜੇ ਕਿਹੋ ਜਿਹੇ ਪਾਏ ਹੈ, ਜਿਸ ਪ੍ਰਕਾਰ ਕੀ ਹੋਇਆ ਤਿੰਨ ਰੀਤਾ। ਬਾਕੀ ਵੀ ਜਿਸ ਤਰ੍ਹਾਂ ਦੀ ਉਹਨਾਂ ਦੀ ਕੋਈ ਰੀਤੀ ਮਰਜ਼ਾਦਾ ਹੈਗੀ ਹੈ ਨਾ। ਲੇ ਗਮਨੋ ਤਸ ਭੇਟ ਸਪ੍ਰੀਤਾ। ਓਏ ਜੀ, ਮੈਂ ਪ੍ਰੀਤੀ ਸਿਰ ਭੇਟਾ ਲੈ ਕੇ ਫਿਰ ਚਲਾ ਪਹੁੰਚਾਵਾਂਗਾ। ਪੁਨ ਮਰਦਾਨੇ ਬੈਨ ਅਲਾਇਆ। ਝੰਡੇ ਵਾਢੀ ਤੋਂ ਸੁਣ ਕੇ ਮਰਦਾਨੇ ਨੇ ਫਿਰ ਬਚਨ ਕਿਹਾ ਇਸ ਨੂੰ, ਜਗ ਮਹਿ ਨਾਨਕ ਤਪਾ ਕਹਾਇਆ। ਸੰਸਾਰ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਮਹਾਨ ਤਪਾ ਹਨ, ਉਹ ਕਹਾ ਰਹੇ ਕਹੇ ਜਾ ਰਹੇ ਹਨ। ਬੇਸ ਉਦਾਸ ਸਰੀਰ ਬਿਰਾਜੈ। ਜਿਵੇਂ ਕੋਈ ਘਰੋਂ ਪ੍ਰਾਮ ਹੋ ਕੇ ਨਿਕਲਿਆ ਹੋਏ ਹੋ ਜਾ, ਉਹਨਾਂ ਦੇ ਸਰੀਰ ਤੇ ਲਿਬਾਸ ਹੈ, ਖਾਏ ਜੇ ਬਸਤਰ ਪਹਿਨੇ ਹੋਏ। ਜਿਨਕੇ ਦਰਸ਼ਨ ਕਲ ਮਲ ਭਾਜੈ। ਜਿਨ੍ਹਾਂ ਦੇ ਦਰਸ਼ਨ ਕੀਤੀਆਂ ਜਿਹੜੇ ਪਾਪ ਹੈ ਉਹ ਦੌੜ ਜਾਂਦੇ ਹੈ। ਦੋਹਰਾ ਝੰਡਾ ਹਿਰਦੈ ਵਿਚਾਰ ਹੀ। ਜਿਹੜਾ ਝੰਡਾ ਵਾਢੀ ਮਰਦਾਨੇ ਤੋਂ ਸੁਣ ਕੇ ਹਿਰਦੇ ਵਿੱਚ ਵਿਚਾਰਦਾ ਸੋਚਦਾ ਹੈ। ਕੋ ਅਤੀਤ ਸ਼ੁਭ ਹੋਏ। ਚੰਗਾ ਕਹਿੰਦੇ ਵਧੀਆ ਬਰਗਤ ਸਾਧੂ ਹੋਵੇਗਾ। ਅਸਨ ਕਰਨ ਆਇਸ ਦਈ। ਉਸੇ ਵੇਲੇ ਆਪਣੀ ਪਤਨੀ ਨੂੰ ਭੋਜਨ ਤਿਆਰ ਕਰਨ ਵਾਸਤੇ ਆਗਿਆ ਕਰ ਦਿੱਤੀ। ਸਦਨ ਅੰਗਨਾ ਜੋਏ। ਇਹਦੇ ਘਰ ਦੇ ਵਿੱਚ ਅੰਗਨਾ ਇਸਤਰੀ ਹੈ ਸੀ। ਚੌਪਈ ਇੰਦਰ ਸੈਨ ਨਿਜ ਸਦਨ ਸਿਧਾਰਾ। ਇੱਧਰ ਜਿਹੜਾ ਇੰਦਰ ਸੈਨ ਸੀ ਇਹ ਮਰਦਾਨੇ ਨੂੰ ਇਹ ਝੰਡਾ ਵਾਢੀ ਦੇ ਘਰੇ ਛੱਡ ਕੇ ਤੇ ਆਪਣੇ ਘਰੇ ਚਲਿਆ ਗਿਆ। ਝੰਡਾ ਉਪਵਨ ਵਿਖੇ ਪਧਾਰਾ। ਇਹ ਜਿਹੜਾ ਝੰਡਾ ਵਾਢੀ ਹੈ ਇਹ ਸਿੱਧਾ ਬਾਗ ਵਿੱਚ ਚਲਿਆ ਗਿਆ। ਪੁਸ਼ਪ ਮਦਰ ਫਲ ਤੇਹ ਤੇ ਆਨੇ। ਉੱਥੋਂ ਬਾਗ ਬਗੀਚੇ ਵਿੱਚੋਂ ਚੰਗੇ ਵਧੀਆ ਫਲ ਮਿੱਠੇ ਮਿੱਠੇ ਤੇ ਹੋਰ ਚੰਗੇ ਜਿਹੜੇ ਕੋਈ ਫੁੱਲ ਵਗੈਰਾ ਉਹ ਲੈ ਆਉਂਦੇ ਹਨ। ਦੇਖ ਬਚਨ ਭਾਖੇ ਮਰਦਾਨੇ। ਆਓ ਸਵੇਰੇ ਮਰਦਾਨੇ ਨੇ ਝੰਡੇ ਵਾਢੀ ਨੂੰ ਫਲ ਹੋਰ ਫੁੱਲ ਲਿਆ ਕੇ ਘਰ ਵਿੱਚ ਆਇਆ, ਦੇਖਿਆ ਤੇ ਬਚਨ ਕਿਹਾ ਇਸ ਨੂੰ। ਤੋ ਕੌਣ ਆਏ ਜੋ ਮਮ ਸੰਗਾ। ਵੀ ਝੰਡੇ ਵਾਢੀ ਆ ਜਿਹੜਾ ਮੇਰੇ ਨਾਲ ਮੈਨੂੰ ਨਾਲ ਲੈ ਕੇ ਆਇਆ ਸੀ ਇਹ ਕੌਣ ਸੀ ਬਈ। ਸ਼ੁਭ ਸੁਭਾਏ ਜਨ ਰੁਚਰ ਅਨੰਗਾ। ਇਹਦਾ ਚੰਗਾ ਸੁਭਾਅ ਸੀ, ਬੜਾ ਸੋਹਣਾ ਸਰੀਰ ਸੀ ਕਾਮਦੇ ਵਰਗਾ। ਮੁਝ ਕੋ ਤੁਮਰੇ ਧਾਮ ਲਿਆ ਵਾ। ਮੈਨੂੰ ਵੀ ਝੰਡੇ ਵਾਢੀ ਬੜੇ ਸਰਕਾਰ ਨਾਲ ਤੇਰੇ ਘਰ ਲੈ ਕੇ ਆਇਆ ਹੈ। ਮਧੁਰ ਗਿਰਾ ਕਹਿ ਸੁਖ ਉਪਜਾਵਾ। ਬਹੁਤ ਮਿੱਠੇ ਵਚਨ ਕਹਿ ਕੇ ਮੈਨੂੰ ਤਾਂ ਪੂਰਾ ਹੀ ਕਹਿੰਦੇ ਖੁਸ਼ ਕਰ ਦਿੱਤਾ। ਝੰਡਾ ਕਹਿ ਨਗਰ ਨਿਰਿਪ ਜੋ। ਝੰਡਾ ਵਾਢੀ ਕਹਿਣ ਲੱਗਾ ਮਰਦਾਨੇ ਆ ਜਿਹੜਾ ਰਾਜਧਾਨੀ ਦਾ ਰਾਜਾ ਹੈ। ਯਾ ਕੋ ਮਾਤੁਲ ਲਾਗਹ ਸੋ। ਇਹ ਜਿਹੜਾ ਹੈ ਨਾ ਇਹਦਾ ਨਾਂ ਇੰਦਰ ਸੈਨ ਆ, ਇਹਦਾ ਇਹ ਉਹਦਾ ਉਹ ਮਾਮਾ ਲੱਗਦਾ ਹੈ, ਉਹਦਾ ਭਾਣਜਾ ਹੈ ਇੰਦਰ ਸੈਨ। ਮੁਝ ਸੋ ਪ੍ਰੀਤ ਕਰ ਹੈ ਅਧਕਾਈ। ਇਹ ਵੀ ਮਰਦਾਨੇ ਜਿਹੜਾ ਇੰਦਰ ਸੈਨ ਆ ਨਾ ਇਹ ਉਹ ਰਾਜੇ ਦਾ ਭਾਣਜਾ ਮੇਰੇ ਨਾਲ ਬਹੁਤ ਪ੍ਰੀਤੀ ਕਰਦਾ ਹੈ। ਕਰਤ ਭਗਤ ਹੋਵਤ ਇੱਕ ਥਾਂ। ਅਸੀਂ ਇੱਕ ਥਾਂ ਇਕੱਠਿਆਂ ਹੋ ਕੇ ਨਾ ਪਰਮੇਸ਼ਰ ਦੀ ਭਗਤੀ ਕਰਦੇ ਹਾਂ। ਪ੍ਰਭ ਕੋ ਸੁਜਸ ਗਾਏ ਕਰ ਪ੍ਰੇਮ। ਬਹੁਤ ਪ੍ਰੇਮ ਕਰਕੇ ਪਰਮੇਸ਼ਰ ਦਾ ਸ੍ਰੇਸ਼ਟ ਜਸ ਗਾਉਂਦੇ ਹਾਂ। ਹੈ ਇਕਾਂਤ ਇਹ ਹਮਰੋ ਨਿਮ। ਕਹਿੰਦੇ ਸਾਡਾ ਹਮੇਸ਼ਿਆਂ ਦਾ ਨਿਯਮ ਹੈ ਵੀ ਇਕਾਂਤ ਹੋ ਕੇ ਇਕੱਲਿਆਂ ਹੋ ਕੇ ਦੋਵੇਂ ਜਾਣੇ ਪਰਮੇਸ਼ਰ ਦਾ ਜਸ ਕਰਦੇ ਆ। ਕਰ ਵਿਚਾਰ ਆਤਮ ਅਭਿਆਸਾ, ਇਸ ਤਰ੍ਹਾਂ ਕਹਿੰਦੇ ਵੀ ਆਪਣਾ ਜਿਹੜਾ ਆਤਮਾ ਕੀ ਹੈ, ਪਰਮਾਤਮਾ ਕੀ ਹੈ, ਉਹਦੀ ਵਿਚਾਰ ਕਰਕੇ ਅਭਿਆਸ ਵੀ ਕਰਦੇ ਆ, ਨਿਰਣਾ ਵੀ ਕਰਦੇ ਆ। ਉਰ ਮਦ ਬ੍ਰਿਧ ਹੈ ਅਧਿਕ ਹੁਲਾਸਾ, ਸਾਡੇ ਹਿਰਦੇ ਵਿੱਚ ਆਤਮਾ ਪਰਮਾਤਮਾ ਦੀ ਵਿਚਾਰ ਕਰਕੇ ਬਹੁਤ ਹੀ ਆਨੰਦ ਖੁਸ਼ੀ ਵੱਧਦੀ ਫੁੱਲਦੀ। ਸੁਣ ਮਰਦਾਨੇ ਬਚਨ ਉਚਾਰੇ, ਇਸ ਤਰ੍ਹਾਂ ਝੰਡੇ ਵਾਢੀ ਤੋਂ ਸੁਣ ਕੇ ਭਾਈ ਮਰਦਾਨਾ ਜੀ ਨੇ ਫਿਰ ਬਚਨ ਕਿਹਾ। ਧੰਨ ਸੰਤ ਤੁਮ ਪ੍ਰਭ ਕੇ ਪਿਆਰੇ, ਦੇਵੀ ਤੂੰ ਧੰਨ ਸੰਤ ਪਰਮੇਸ਼ਰ ਦੇ ਬਹੁਤ ਪਿਆਰੇ ਹੋ। ਧਰ ਉਰ ਸੁਮਤ ਭਗਤ ਮਨ ਰੰਗੇ, ਹਿਰਦੇ ਵਿੱਚ ਸ੍ਰੇਸ਼ਟ ਮਤ ਧਾਰ ਕੇ ਆਪਣੇ ਮਨਾਂ ਨੂੰ ਪਰਮੇਸ਼ਰ ਦੀ ਭਗਤੀ ਵਿੱਚ ਤੁਸਾਂ ਨੇ ਰੰਗਿਆ। ਮਿਲ ਕੇ ਕਰ ਹੋ ਸਦਾ ਸਤ ਸੰਗੇ, ਦੋਵੇਂ ਜਾਣੇ ਮਿਲ ਜੁਲ ਕੇ ਹਮੇਸ਼ਾ ਚੰਗੀ ਸੰਗਤ ਕਰਦੇ ਹੋ ਸਤ ਸਰੂਪ ਦੀ। ਆਪ ਜੇ ਭਇਓ ਤਿਆਰ ਆਹਾਰਾ, ਚੰਗਾ ਵੀ ਝੰਡੇ ਵਾਢੀ ਜੇ ਹੁਣ ਤੂੰ ਪੜਤਾਲ ਕਰ ਵੀ ਜੇ ਭੋਜਨ ਤਿਆਰ ਹੋ ਗਿਆ ਹੈ। ਲੈ ਘਰ ਚੱਲ ਹੋ ਨਾ ਕਰ ਹੋ ਅਵਾਰਾ, ਵੀ ਲੈ ਕੇ ਚੱਲ ਗੁਰੂ ਨਾਨਕ ਸਾਹਿਬ ਜੀ ਦੇ ਕੋਲ, ਕੋਈ ਦੇਰੀ ਨਾ ਕਰ। ਸੁਣ ਕਰ ਝੰਡਾ ਭਇਓ ਤਿਆਰਾ, ਮਰਦਾਨੇ ਤੋਂ ਸੁਣ ਕੇ ਝੰਡਾ ਵਾਢੀ ਉਸੇ ਵਿੱਚ ਚੱਲਣ ਲਈ ਤਿਆਰ ਹੋ ਗਿਆ। ਲੈ ਭੋਜਨ ਕੋ ਵਹਿਰ ਪਧਾਰਾ, ਵਧੀਆ ਭੋਜਨ ਲੈ ਕੇ ਫਲ ਤੇ ਫੁੱਲ ਲੈ ਕੇ ਚੱਲ ਪਿਆ ਬਾਹਰ ਨੂੰ। ਅਸਨ ਚੰਗੇਰ ਸੀਸ ਸੀਸ ਪਰ ਧਰ ਕੇ, ਜਿਹੜੇ ਭੋਜਨ ਬਣਾਇਓ ਵੱਡੀ ਸਾਰੀ ਜਿਹੜੀ ਥਾਲੀ ਜੀ ਹੈ, ਪ੍ਰਾਂਤ ਤੋਂ ਥੋੜੀ ਛੋਟੀ ਹੁੰਦੀ ਹੈ, ਇਸ ਤਰ੍ਹਾਂ ਕਹਿੰਦੇ ਉਹਦੇ ਵਿੱਚ ਧਰ ਕੇ ਸਾਰੇ ਭੋਜਨ। ਗਮਨਿਓ ਤੇ ਕੋ ਅਗਰਜ ਕਰਕੇ, ਇਸ ਤਰ੍ਹਾਂ ਕਹਿੰਦੇ ਭਾਈ ਮਰਦਾਨੇ ਨੂੰ ਅੱਗੇ ਕਰਕੇ ਤੇ ਉਹਦੇ ਪਿੱਛੇ ਪਿੱਛੇ ਚੱਲ ਪਿਆ ਹੈ। ਮਾਰਗ ਮਹਿ ਤਬ ਬੂਝਣ ਲਾਗਾ, ਰਸਤੇ ਵਿੱਚ ਜਾਂਦਿਆਂ ਜਾਂਦਿਆਂ ਝੰਡਾ ਵਾਢੀ ਮਰਦਾਨੇ ਤੋਂ ਪੁੱਛਣ ਲੱਗ ਪਿਆ, ਕਿਹ ਬੋਲੀ ਸੋ ਇਨ ਅਨੁਰਾਗਾ, ਗੁਰੂ ਨਾਨਕ ਸਾਹਿਬ ਕਿਹੜੀ ਬੋਲੀ ਦੇ ਨਾਲ ਪ੍ਰੇਮ ਕਰਦੇ, ਭਾਵ ਇਹਨਾਂ ਨੂੰ ਕਿਸ ਤਰ੍ਹਾਂ ਮੈਂ ਬੁਲਾਵਾਂ। ਸੁਣ ਕਰ ਬੈਨ ਭਨੇ ਮਰਦਾਨੇ, ਚੰਡੇ ਬਾਡੀ ਤੋਂ ਸੁਣ ਕੇ ਮਰਦਾਨਾ ਜੀ ਨੇ ਬਚਨ ਕਹੇ। ਕਰ ਹੋ ਨਾਮ ਕਰਤਾਰ ਬਖਾਨੇ, ਜਦੋਂ ਮਹਾਰਾਜ ਕੋਲ ਤੂੰ ਜਾਵੇਂ ਤੇ ਉਸ ਵੇਲੇ ਕਹਿਣਾ ਸਤ ਕਰਤਾਰ ਧਨ ਕਰਤਾਰ, ਇਉਂ ਬੋਲਣਾ ਤੈਨੇ। ਜਹਿ ਵੈਸੇ ਬੇਦੀ ਕੁਲ ਦੀਪਾ, ਜਿੱਥੇ ਬੇਦੀਆਂ ਦੇ ਕੁਲ ਦੇ ਪ੍ਰਕਾਸ਼ ਗੁਰੂ ਗੁਰੂ ਨਾਨਕ ਸੀਵ ਸਾਹਿਬ ਜੀ ਬੈਠੇ ਸਨ। ਕਹਿਤ ਪਰਸ ਪਰ ਗਏ ਸਮੀਪਾ, ਮਰਦਾਨਾ ਜੀ ਚੰਡਾ ਵਾਢੀ ਜੀ ਆਪੋ ਵਿੱਚ ਇਹੋ ਜਿਹੇ ਬਚਨ ਵਿਲਾਸ ਕਰਦੇ ਹੋਏ ਹਜੂਰੀ ਵੀ ਚਲੇ ਗਏ, ਪਾਸ ਚਲੇ ਗਏ। ਦੋਹਰਾ ਸ੍ਰੀ ਕਰਤਾਰ ਕਰਤਾਰ ਜੀ, ਜਾਂਦਿਆਂ ਸਾਰ ਚੰਡੇ ਵਾਢੀ ਨੇ ਕਿਹਾ ਸਵਾਏ ਮਾਨ ਕਰਤਾਰ ਜੀ, ਸਤ ਕਰਤਾਰ ਜੀ, ਧਨ ਕਰਤਾਰ ਜੀ, ਉਚਰਿਓ ਝੰਡੇ ਜਾਏ, ਝੰਡਾ ਵਾਢੀ ਨੇ ਜਾ ਕੇ ਉਚਾਰਨ ਕੀਤਾ, ਬੋਲਣਾ ਕੀਤਾ। ਧਰ ਆਹਾਰ ਆਗੈ ਰੁਚਰ, ਉਹ ਸੋਹਣੇ ਜਿਹੜੇ ਭੋਜਨ ਹੈ ਉਹ ਸਤਿਗੁਰੂ ਜੀ ਅੱਗੇ ਰੱਖ ਦਿੱਤੇ। ਢਿੱਗ ਬੈਠਿਓ ਹਰ ਖਾਏ, ਬਹੁਤ ਹੀ ਪ੍ਰਸੰਨ ਹੋ ਕੇ ਹਜੂਰੀ ਵਿੱਚ ਬੈਠ ਗਿਆ ਹੈ। ਸ੍ਰੀ ਨਾਨਕ ਬੂਜਨ ਕਰਿਓ, ਨਾਨਕ ਸਾਹਿਬ ਜੀ ਨੇ ਉਸ ਵੇਲੇ ਪੁੱਛਣਾ ਕੀਤਾ, ਝੰਡੇ ਸੁਣੀਏ ਸਰੋਨ, ਝੰਡੇ ਬਾਡੀ ਕੰਨ ਦੇ ਕੇ ਧਿਆਨ ਦੇ ਕੇ ਬਚਨ ਸੁਣੀਏ, ਕਿਹਤੇ ਆਨਿਓ ਅਸਨ ਕੋ, ਇਹ ਕਿੱਥੋਂ ਤੂੰ ਬਈ ਭੋਜਨ ਲਿਆਂਦਾ ਹੈ, ਕਾਜ ਤੁਮਾਰੋ ਕੌਣ, ਤੇਰਾ ਵੀ ਕੋਈ ਕੰਮ ਕੀ ਹੈ ਜਿਸ ਕਰਕੇ ਤੂੰ ਭੋਜਨ ਲੈ ਕੇ ਆਇਓ ਦੱਸ। ਪਰਮੇਸ਼ੁਰ ਭੇਜਾ ਤੁਮੈਂ, ਝੰਡਾ ਬਾਡੀ ਬੋਲਿਆ ਮਹਾਰਾਜ ਤੁਹਾਨੂੰ ਪਰਮੇਸ਼ੁਰ ਨੇ ਭੇਜਤਾ ਇਧਰ ਨੂੰ, ਘਰ ਆਨਿਓ ਮੈਂ ਪਾਸ, ਮੈਂ ਮਹਾਰਾ ਪਰਮੇਸ਼ਰ ਦਾ ਦਿੱਤਾ ਹੋਇਆ ਜਿਹੜਾ ਭੋਜਨ ਬਣਾ ਕੇ ਤੁਹਾਡੇ ਕੋਲ ਲੈ ਆਂਦਾ ਹੈ। ਅਸਨ ਅਚਹੋ ਆਬ ਸੰਤ ਜੀ, ਗੁਰੂ ਨਾਨਕ ਸਾਹਿਬ ਸੰਤ ਜੀ ਭੋਜਨ ਛਕ ਲੈਣਾ ਕਰੋ, ਪੂਰਨ ਕੀਜੈ ਆਸ, ਮੇਰੀ ਜਿਹੜੀ ਕੋਈ ਆਸਾ ਹੈ ਉਹ ਵੀ ਪੂਰੀ ਕਰ ਦੀਏ ਨਾਲ ਹੀ। ਚੌਪਈ ਸੁਣ ਸ੍ਰੀ ਮੁਖ ਤੇ ਬਚਨ ਬਖਾਨੇ, ਚੰਡਾ ਵਾਢੀ ਤੋਂ ਸੁਣ ਕੇ ਗੁਰੂ ਮਹਾਰਾਜ ਨੂੰ ਮੁਖੋਂ ਫਿਰ ਬਚਨ ਕਹੇ, ਪਰਮੇਸ਼ੁਰ ਕੋ ਸਕਹੋ ਪਛਾਨੇ, ਚੰਡੇ ਵਾਢੀ ਪਰਮੇਸ਼ਰ ਤੂੰ ਜਾਣ ਪਛਾਣਦਾ, ਜਿਹ ਕੋ ਮਨ ਜਨ ਖੋਜਨ ਕਰਹੀ। ਜਿਸ ਪਰਮੇਸ਼ਰ ਨੂੰ ਮੁਨੀ ਵੀ ਹੋਰ ਜਿਹੜੇ ਭਗਤ ਜਨ ਉਹ ਲੱਭਣਾ ਕਰਦੇ ਢੂੰਡਣਾ ਕਰਦੇ। ਨੇਤ ਨੇਤ ਮੁਖ ਬਾਹਰ ਉਚਰਹੀ। ਫਿਰ ਅਖੀਰੀ ਜਦੋਂ ਉਹਦਾ ਅੰਤ ਨੀ ਆਉਂਦਾ ਹੈ, ਬੇਅੰਤ ਹੈ ਬੇਅੰਤ ਹੈ ਉਹਦਾ ਅੰਤ ਨੀ ਉਹ ਕਹਿ ਦਿੰਦੇ। ਸੁਣ ਹੋ ਸੰਤ ਜੀ ਮਿਲ ਗੁਣ ਗਾਵੇ ਹੈ। ਹਾਂ ਹੈ ਸੰਤ ਗੁਰੂ ਨਾਨਕ ਸਾਹਿਬ ਜੀ, ਅਸੀਂ ਦੋਵੇਂ ਜਾਣੇ ਮਿਲ ਕੇ ਪਰਮੇਸ਼ਰ ਦੇ ਗੁਣ ਗਾਉਂਦੇ ਹਾਂ। ਖੋਜਨ ਹਿਤ ਅਬ ਲਾਖ ਵਧਾਵੇ ਹੈ। ਪਰਮੇਸ਼ਰ ਨੂੰ ਲੱਭਣ ਵਾਸਤੇ ਬਹੁਤ ਤਕੜੀ ਖਾਸ ਵਧਾਉਂਦੇ। ਹਮਕੋ ਮਿਲ ਹੈ ਜਬ ਹੈ ਗੁਰ ਪੂਰਾ। ਗੁਰੂ ਨਾਨਕ ਸਾਹਿਬ ਸੰਤ ਜੀ, ਜਦੋਂ ਕਿਤੇ ਸਾਨੂੰ ਪੂਰਾ ਗੁਰੂ ਮਿਲ ਗਿਆ। ਸੋ ਲਖਵਾਏ ਆਤਮਾ ਰੂਰਾ। ਜਿਹੜਾ ਸਾਡਾ ਅੰਦਰਲਾ ਆਤਮਾ ਹੈ ਤੇ ਪਰਮਾਤਮਾ ਸੋਹਣਾ ਉਹਨੂੰ ਜਨਾਜ ਲਿਖਾ ਦੇਵੇਗਾ। ਸ੍ਰੀ ਨਾਨਕ ਤਬ ਵਚਨ ਉਚਾਰਾ। ਝੰਡੇ ਬਾਡੀ ਤੋਂ ਸੁਣ ਕੇ ਤਦੋਂ ਸਤਿਗੁਰੂ ਜੀ ਨੇ ਵਚਨ ਕਿਹਾ ਕਿ ਸੰਗਤ ਮੇਲ ਤੁਮਾਰਾ। ਇਸਦੀ ਸੰਗਤ ਦੇ ਨਾਲ ਤੁਹਾਡਾ ਵੀ ਮੇਲ ਮਿਲਾਪ ਹੈ। ਝੰਡਾ ਕਹੇ ਭੂਪ ਭਗਨੀ ਸੁਤ। ਝੰਡਾ ਬਾਡੀ ਕਹਿਣ ਲੱਗਾ ਮਹਾਰਾ ਰਾਜੇ ਦਾ ਇੱਕ ਕਹਿੰਦੇ ਭੈਣ ਦਾ ਪੁੱਤਰ ਹੈ। ਭਗਤ ਕਰ ਹੈ ਮਿਲ ਕੇ ਤਿਹ ਸੰਜੁਤ। ਭੈਣ ਦੇ ਪੁੱਤਰ ਦੇ ਭਾਣਜੇ ਨਾਲ ਮਿਲ ਕੇ ਮਹਾਰਾ ਮੈਂ ਭਗਤੀ ਕਰਦਾ ਪਰਮੇਸ਼ਰ ਦੀ। ਸ੍ਰੀ ਗੁਰ ਭਾਣੇ ਅਸਨ ਜੋ ਅੰਨ। ਗੁਰੂ ਮਹਾਰਾਜ ਕਹਿੰਦੇ ਵੀ ਚੰਗਾ ਜਿਹੜਾ ਝੰਡਾ ਬਾਡੀ ਤੋਂ ਭੋਜਨ ਲਿਆਂਦਾ ਹੈ ਨਾ। ਜਾਂ ਕੋ ਕਰ ਹੋ ਪੰਜ ਇਸ ਥਾਨ। ਇਹਨੂੰ ਵੀ ਪੰਜ ਥਾਵਾਂ ਵਿੱਚ ਤੂੰ ਕਰ ਦੇ, ਪੰਜ ਹਿੱਸਿਆਂ ਵਿੱਚ ਕਰ ਦੇ। ਇੱਕ ਭਾਗ ਕੋ ਅਸਨ ਜੋ ਹੋਏ। ਇੱਕ ਹਿੱਸੇ ਦਾ ਜਿਹੜਾ ਕੋਈ ਭੋਜਨ ਹੋਵੇ। ਮਰਦਾਨੇ ਕੋ ਦੀਜਹ ਸੋਏ। ਜਿਹੜਾ ਤੈਨੂੰ ਨਾਲ ਲੈ ਕੇ ਆਇਆ ਨਾ ਸਾਡਾ ਮਰਦਾਨਾ, ਇਹਨੂੰ ਇੱਕ ਹਿੱਸਾ ਜਿਹਾ ਭੋਜਨ ਛਕਣ ਵਾਸਤੇ ਦੇ ਦੇ। ਇੰਦਰ ਸੈਨ ਕੋ ਲੇ ਹੋ ਬੁਲਾਈ। ਬਾਕੀ ਵੀ ਜਿਹੜਾ ਜਿਹਦੇ ਨਾਲ ਤੂੰ ਭਗਤੀ ਕਰਦਾ ਨਾ, ਇੰਦਰ ਸੋਣ ਨੂੰ ਵੀ ਬੁਲਾ ਲਿਆ। ਭੋਜਨ ਪੁਨ ਤੁਮਾਰ ਹਮ ਖਾਈ। ਜਦੋਂ ਆ ਜਾਏਗਾ ਫੇਰ ਵੀ ਅਸੀਂ ਤੇਰਾ ਭੋਜਨ ਛਕ ਲਵਾਂਗੇ। ਆਏ ਸਮਾਨ ਕੀਨ ਪੰਚ ਭਾਗਾ। ਗੁਰੂ ਮਹਾਰਾਜ ਦੀ ਆਗਿਆ ਮੰਨ ਕੇ ਝੰਡੇ ਬਾਡੀ ਨੇ ਪੰਜ ਹਿੱਸਿਆਂ ਵਿੱਚ ਭੋਜਨ ਕਰ ਦਿੱਤਾ। ਇੱਕ ਭਾਗ ਦੇਵਨ ਤਬ ਲਾਗਾ। ਹਿੱਸਾ ਜਾ ਜਿਹੜਾ ਮਰਦਾਨੇ ਨੂੰ ਜਦੋਂ ਇਹ ਝੰਡਾ ਬਾਡੀ ਦੇਣ ਲੱਗਿਆ। ਦੋਹਰਾ ਨਹਿਲੇ ਮਰਦਾਨਾ ਕਹੇ। ਮਰਦਾਨਾ ਉਪਰੋਂ ਉਪਰੋਂ ਜੇ ਕਹਿੰਦਾ ਮਹਾਰਾਜ ਮੈਂ ਇਕੱਲਾ ਨਹੀਂ ਲੈਂਦਾ। ਤੁਮ ਖਾਵੋ ਮੈਂ ਖਾਉ। ਮਹਾਰਾਜ ਜੇ ਛਕੋਗੇ ਫਿਰ ਮੈਂ ਵੀ ਖਾ ਪੀ ਲਵਾਂਗਾ। ਗੁਰੂ ਭਨੈ ਤੁਝ ਭੁੱਖ ਬਹੁ। ਮਹਾਰਾਜ ਕਹਿੰਦੇ ਮਰਦਾਨੇ ਨੂੰ ਬੜੀ ਤੈਨੂੰ ਭੁੱਖ ਲੱਗੀ ਹੋਊਗੀ। ਖਾਵੋ ਕਰ ਨਾ ਹਟਾਓ। ਇਸ ਕਰਕੇ ਖਾਣਾ ਕਰ, ਵੀ ਤੂੰ ਹਟਾਉਣਾ ਨਾ ਕਰ, ਮੋੜਨਾ ਨਾ ਕਰ। ਚੌਪਈ ਸੁਣ ਬਚ ਅਚਿਓ ਅਸਨ ਮਰਦਾਨੇ। ਮਹਾਰਾਜ ਦਾ ਵਚਨ ਸੁਣ ਕੇ ਮਰਦਾਨਾ ਭੋਜਨ ਛਕਣ ਲੱਗ ਪਿਆ। ਔਰ ਧਰਾ ਸਭ ਤਿਸ ਹੈ ਸਥਾਨੇ। ਔਰ ਜਿਹੜੇ ਚਾਰ ਹਿੱਸੇ ਹੈ ਉਸੇ ਸਥਾਨ ਤੇ ਰੱਖੇ ਪਏ। ਝੰਡਾ ਗਯੋ ਬੁਲਾਵਨ ਤਾਂ ਕੋ। ਜਿਹੜਾ ਝੰਡਾ ਬਾਡੀ ਆ ਉਹ ਇੰਦਰ ਸੈਨ ਨੂੰ ਬੁਲਾਉਣ ਚਲਿਆ ਗਿਆ। ਸੁਧਰ ਸੈਨ ਨਿਰਿਪ ਮਾਤੁਲ ਜਾਂ ਕੋ। ਜਿਹਦਾ ਕਹਿੰਦੇ ਮਾਮਾ ਸੁਧਰ ਸੈਨ ਰਾਜਾ ਲੱਗਦਾ ਹੈ। ਇੰਦਰ ਸੈਨ ਤਬ ਉਪਬਨ ਬੈਸਾ। ਉਸ ਵੇਲੇ ਜਿਹੜਾ ਇੰਦਰ ਸੈਨ ਹੈ ਕਹਿੰਦੇ ਬਾਗ ਦੇ ਵਿੱਚ ਬਾਹਰ ਬਾਹਰ ਬੈਠਾ ਹੋਇਆ। ਤਿਸੋ ਬਚਨ ਉਚਾਰਿਓ ਐਸਾ। ਇੰਦਰ ਸੈਨ ਦੇ ਸਾਥ ਜਾ ਕੇ ਝੰਡੇ ਬਾਡੀ ਨੇ ਇਸ ਤਰ੍ਹਾਂ ਦਾ ਬਚਨ ਕਿਹਾ। ਕਰ ਹੈ ਹੇਤ ਜਿਹੇ ਗਿਆਨ ਧਿਆਨ। ਜਿਸ ਗਿਆਨ ਧਿਆਨ ਦੀ ਪ੍ਰਾਪਤੀ ਵਾਸਤੇ ਆਪਾਂ ਵੀ ਕਰਦੇ ਹਾਂ ਨਾ ਭਗਤੀ। ਮਿਲਾ ਸੰਤ ਪੂਰਨ ਗਤ ਦਾਨ। ਪੂਰਾ ਮੁਕਤੀ ਦੇਣ ਵਾਲਾ ਸੰਤ ਵੀ ਅੱਜ ਮਿਲ ਗਿਆ ਸਾਨੂੰ। ਚਲ ਹੋ ਬੁਲਾਵਤ ਅਬ ਤਿਹ ਪਾਹੀ। ਉਹ ਵੀ ਸੰਤ ਬੁਲਾ ਰਹੇ, ਆਪਾਂ ਵੀ ਛੇਤੀ ਦੇ ਕੇ ਉਹਨਾਂ ਦੇ ਕੋਲ ਚੱਲੀਏ। ਤੁਮ ਬਿਨ ਅਸਨ ਅਚਤ ਸੋ ਨਾਹੀ। ਜਿਹੜੇ ਪੂਰਨ ਸੰਤ ਹੈ ਤੇਥੋਂ ਬਗੈਰ ਉਹ ਕੱਲਿਆਂ ਭੋਜਨ ਨਹੀਂ ਛਕਦੇ। ਸੁਣ ਕਰ ਇੰਦਰ ਸੈਨ ਹਰ ਖਾਨਾ। ਇੰਦਰ ਸੈਨ ਝੰਡਾ ਬਾਡੀ ਤਾਂ ਸੁਣ ਕੇ ਬਹੁਤ ਪ੍ਰਸੰਨ ਹੋ ਗਏ। ਜਨ ਪਿਆਸੇ ਕੋ ਸੁਧਾ ਮਿਲਾਨਾ। ਬਹੁਤ ਪਾਣੀ ਦਾ ਪਿਆਇਆ ਸੀ, ਉਹਨੂੰ ਅੰਮ੍ਰਿਤ ਹੀ ਮਿਲ ਗਿਆ ਛਕ ਉਠਣ ਵਾਸਤੇ ਉਠ ਘਰ ਗਮਨਿਓ ਤੂਰਨ ਸੰਗਾ ਸਵੇਰੇ ਉੱਠ ਕੇ ਇੰਦਰ ਸੈਨ ਜਿਹੜਾ ਇਹ ਝੰਡੇ ਵਾਢੀ ਦੇ ਨਾਲ ਚੱਲ ਪਿਆ ਜਿਸਕੇ ਮਨ ਬਹੁ ਪ੍ਰੇਮ ਉਮੰਗਾ ਜਿਹਦੇ ਮਨ ਦੇ ਵਿੱਚ ਬੜਾ ਭਾਰੀ ਪ੍ਰੇਮ ਉਛਲਿਆ ਹੋਇਆ ਜਹ ਰਾਜਤ ਵੇਦੀ ਕੁਲ ਟੀਕਾ ਜਿੱਥੇ ਬਾਹਰ ਬਾਹਰ ਵੇਦੀਆਂ ਕੁਲ ਦੇ ਪ੍ਰਕਾਸ਼ ਗੁਰੂ ਬਰਾਜ ਰਹੇ ਸਜ ਰਹੇ ਆਨ ਤਹਾਂ ਕੀਏ ਦਰਸ਼ਨ ਨੀਕਾ ਉੱਥੇ ਬੜਾ ਸੋਹਣਾ ਚੰਗਾ ਗੁਰੂ ਨਾਨਕ ਸਾਹਿਬ ਦਾ ਦਰਸ਼ਨ ਆ ਕੇ ਕੀਤਾ ਇਸ ਨੇ ਪਦ ਅਰਬਿੰਦ ਬੰਦਨਾ ਕਰਕੇ ਉਹਨਿਆ ਸਾਰ ਮਹਾਰਾ ਦੇ ਚਰਣਾ ਕੌਣਾ ਤੇ ਨਮਸਕਾਰ ਕਰਕੇ ਬੈਠਿਓ ਨਿਕਟ ਭਾਉ ਉਰ ਧਰ ਕੇ ਜੀ ਪ੍ਰੇਮ ਧਾਰ ਕੇ ਮਹਾਰਾ ਦੇ ਨੇੜੇ ਹੋ ਕੇ ਬੈਠ ਗਏ ਇੰਦਰ ਸੈਨ ਬੋਲੇ ਕਰਤ ਬੇਨਤੀ ਦੋ ਫਿਰ ਦੋਵੇਂ ਜਾਣੇ ਬੇਨਤੀ ਕਰਦੇ ਹੋਏ ਬੋਲੇ ਸਤਿਗੁਰਾਂ ਨੂੰ ਜਿਨਕੇ ਹਿਰਦੇ ਵਿਕਾਰਨ ਕੋ ਜਿਨ੍ਹਾਂ ਦੋਹਾਂ ਦੇ ਹਿਰਦਿਆਂ ਵਿੱਚ ਕੋਈ ਵੀ ਮਾੜਾ ਵਿਕਾਰ ਨੀ ਮਾੜਾ ਫਿਰਨਾ ਨੀ ਕੋਈ ਔਗਣ ਨਹੀਂ ਜੇਕਰ ਤੁਮ ਹੋ ਗਿਆਨ ਸੰਪੂਰਨ ਮਹਾਰਾ ਨੂੰ ਕਹਿੰਦੇ ਮਹਾਰਾਜ ਤੁਸੀਂ ਜੇ ਗਿਆਨ ਦੇ ਵਿੱਚ ਪੂਰਨ ਹੋ ਨਿਜ ਉਪਦੇਸ਼ ਦੀਜੀਏ ਤੂਰਨ ਇਸ ਤਰ੍ਹਾਂ ਪਰਮੇਸ਼ਰ ਦਾ ਸਾਨੂੰ ਗਿਆਨ ਹੋ ਜਾਏ ਉਹ ਆਪਣਾ ਸੋਹਣਾ ਉਪਦੇਸ਼ ਹੁਣੀ ਛੇਤੀ ਦੇਈਏ ਸਾਨੂੰ ਬਹੁਤ ਦਿਨਨ ਕੀ ਹਮ ਉਰ ਚਾਹੂ ਕਿਉਂਕਿ ਬਹੁਤ ਦਿਨਾਂ ਦੀ ਸਾਨੂੰ ਹਿਰਦੇ ਵਿੱਚ ਆਨਾ ਲੱਗ ਰਹੀ ਹੈ ਕਰਹੋ ਦਵੈਤ ਸਭ ਉਰ ਤੇ ਦਾਹੂ ਵਿੱਚੋਂ ਸਭ ਤਰ੍ਹਾਂ ਦੀ ਜਿਹੜੀ ਦਵੈਤ ਭਾਵ ਨੂੰ ਖਤਮ ਕਰ ਦਿਓ ਜੀ ਗਿਆਨਾਨੰਦ ਦਾਨ ਕੋ ਦੀਜੈ ਗਿਆਨ ਦਾ ਜਿਹੜਾ ਆਨੰਦ ਹੈ ਉਹਦਾ ਦਾਨ ਸਾਨੂੰ ਬਖਸ਼ ਦਈਏ ਹਮ ਪਰ ਸੰਤ ਕਿਰਪਾਲ ਪ੍ਰਸੀਜੈ ਹੇ ਸੰਤ ਸਾਡੇ ਉੱਪਰ ਦਿਆਲੂ ਕਿਰਪਾਲੂ ਹੋ ਕੇ ਪ੍ਰਸੰਨਤਾ ਕਰੀਏ ਜੀ ਕੋਟਿਕ ਪ੍ਰਸੰਨ ਹੋਈਏ ਜੀ ਕੋਟਿਕ ਜਨਮ ਬਤੀਤੇ ਭੁੱਲੇ ਮਾਰਾ ਭੁੱਲਿਆ ਹੋਇਆ ਕਰੋੜਾਂ ਜਨਮ ਬੀਤ ਗਏ ਸਾਡੇ ਨਿਜ ਸਰੂਪ ਤੇ ਭੇ ਪ੍ਰਤਕੂਲੇ ਆਪਣਾ ਸਵੈ ਸਰੂਪ ਹੈ ਉਹ ਤੋਂ ਅਸੀਂ ਕਹਿੰਦੇ ਉਲਟ ਹੋ ਰਹੇ ਹਾਂ ਭੁੱਲ ਗਏ ਹੋਏ ਸੋ ਸਰੂਪ ਆਪ ਦੇ ਹੋ ਦਿਖਾਏ ਸਾਡਾ ਜਿਹੜਾ ਆਤਮ ਸਰੂਪ ਹੈ ਮਹਾਰਾ ਸਾਨੂੰ ਦਿਖਾ ਦੇ ਉਹ ਅੱਜ ਜਾ ਮੈਂ ਕਬ ਹੁਣ ਆਵਨ ਜਾਏ ਸਾਡੇ ਆਤਮ ਸਰੂਪ ਦੇ ਵਿੱਚ ਕਦੇ ਆਉਣਾ ਜਾਣਾ ਜੰਮਣਾ ਮਰਨਾ ਹੈ ਨਹੀਂ ਹਰਖ ਸ਼ੋਕ ਦੁੰਦ ਬਹੀਨਾ ਜਿਹੜਾ ਆਤਮਾ ਸਰੂਪ ਹੈ ਖੁਸ਼ੀ ਕਮੀ ਦੋਹਾਂ ਤੋਂ ਬਿਨਾ ਹੈ ਦੁੰਦ ਦੁੱਖਾਂ ਤੋਂ ਬਿਨਾ ਹੈ ਜੋ ਕਿਸੇ ਮਲ ਤੇ ਹੋਇ ਨਾ ਮਲੀਨਾ ਕਿਸੇ ਰਾਗ ਦਵੈਜ ਦੀ ਪਾਪਾਂ ਦੀ ਮਕਾਰਾਂ ਦੀ ਮੈਲ ਕਰਕੇ ਮੈਲਾ ਨਹੀਂ ਹੁੰਦਾ ਸੁਣ ਕਰ ਬਿਨੈ ਦੀਨ ਦੁੱਖ ਗੰਜਨ ਗਰੀਬਾਂ ਦੇ ਦੁੱਖਾਂ ਨੂੰ ਨਾਸ਼ ਕਰਨ ਵਾਲੇ ਦੋਹਾਂ ਦੀ ਬੇਨਤੀ ਨੂੰ ਸੁਣ ਕੇ ਬੋਲੇ ਹੇਤ ਭਗਤ ਭ੍ਰਮ ਭੰਜਨ ਆਪਣੇ ਭਗਤ ਦਾ ਜਿਹੜਾ ਭਰਮ ਭੰਨਣ ਵਾਸਤੇ ਸਤਿਗੁਰੂ ਬੋਲੇ ਹਨ ਗਿਆਨਾਨੰਦ ਮੈਂ ਚਾਹੋ ਜੇ ਮਗਨਾ ਕਹਿੰਦੇ ਵੀ ਇੰਦਰ ਸੈਨ ਝੰਡੇ ਵਾਢੀ ਗਿਆਨ ਦੇ ਆਨੰਦ ਵਿੱਚ ਜੇ ਤੁਸੀਂ ਲੀਨ ਹੋਇਆ ਚਾਹੁੰਦੇ ਨਿਜ ਸਰੂਪ ਕੀ ਲਿਵ ਕੋ ਲਗਨਾ ਆਪਣਾ ਜਿਹੜਾ ਸਵੈ ਸਰੂਪ ਉਹਦੇ ਵਿੱਚ ਲਿਵ ਲਗਾਇਆ ਚਾਹੁੰਦੇ ਬਿਰਤੀ ਜੋੜਿਆ ਚਾਹੁੰਦੇ ਤੋ ਪ੍ਰਥਮੈ ਗੁਰ ਦਕਸ਼ਨਾ ਦੀਜੈ ਜਿਵੇਂ ਮਰਯਾਦਾ ਬਣੀ ਹੈ ਸਭ ਤੋਂ ਪਹਿਲਾਂ ਜਿਸ ਗੁਰੂ ਤੋਂ ਤੁਸੀਂ ਗਿਆਨ ਦੇ ਆਨੰਦ ਵਿੱਚ ਲੀਨ ਹੋਣਾ ਉਹ ਗੁਰੂ ਨੂੰ ਦਕਸ਼ਨਾ ਦੇਈਏ ਪਾਤਸ਼ਾਹ ਸਰਵਣ ਗਿਆਨ ਕੋ ਕੀਜੈ ਬਾਅਦ ਵਿੱਚ ਕਹਿੰਦੇ ਜਿਹੜਾ ਸਰਵਣ ਗਿਆਨ ਹੈ ਉਹਨੂੰ ਸੁਣ ਲਈਏ ਲਖਨੋ ਜਗਤ ਅਸਤ ਸਭ ਸਾਰ ਜਿਹੜਾ ਕਹਿੰਦੇ ਸਾਰੇ ਸੰਸਾਰ ਨੂੰ ਅਸਤ ਕਰਕੇ ਜਾਣਨਾ ਹੈ ਜਾਂ ਤੇ ਸਭ ਹਮ ਕੋ ਦੈ ਡਾਰ ਕਹਿੰਦੇ ਜਿਹੜਾ ਅਸਤ ਰੂਪ ਸੰਸਾਰ ਨੇ ਸਾਨੂੰ ਦੇ ਦਿਓ ਸਤ ਵਿਚਾਰ ਵਿਰਾਗ ਜੇ ਆਹੀ ਇਸ ਤੋਂ ਬਗੈਰ ਸਤ ਹੈ ਸ੍ਰੇਸ਼ਟ ਵਿਚਾਰ ਹੈ ਧਰਤੀ ਵਿਰਾਗ ਹੈ ਆਦ ਉਦਾਰ ਸੋ ਗੁਣ ਜਿਸ ਮਾਹੀ ਜਿਹੜੀ ਉਦਾਰਤਾ ਆਦਿਕ ਹੈ ਜਿਹਦੇ ਵਿੱਚ ਸਾਰੇ ਦੈਵੀ ਗੁਣ ਤਾਂ ਕੋ ਸਹਿਜ ਸੁਭਾਇਕ ਗਿਆਨ ਜਿਸਦੇ ਕੋਲ ਉਦਾਰਤਾ ਹੁੰਦੀ ਹੈ ਸਤ ਸਤ ਦੀ ਵਿਚਾਰ ਹੁੰਦੀ ਹੈ ਵਿਰਾਗ ਹੁੰਦਾ ਹੈ ਉਹਨੂੰ ਕਹਿੰਦੇ ਸੁਤੇ ਸਿੱਧੀ ਬ੍ਰਹਮ ਗਿਆਨ ਹੋ ਜਾਂਦਾ ਹੁੰਦਾ ਹੈ ਆਵਤ ਹੈ ਆਨੰਦ ਮਹਾਨਾ ਇਸ ਤਰ੍ਹਾਂ ਜਿਹੜਾ ਮਹਾਨ ਆਨੰਦਦਾਈ ਬ੍ਰਹਮ ਗਿਆਨ ਹੋਇਆ ਆਉਂਦਾ ਸਹਿਜੇ ਜਿਨ ਮਹਿ ਇਹ ਗੁਣ ਪਾਇਤ ਨਾਹੀ ਜਿਨ੍ਹਾਂ ਭਗਤਾਂ ਪੁਰਸ਼ਾਂ ਵਿੱਚ ਇਹ ਜਿਹੜੇ ਦੈਵੀ ਗੁਣ ਹੈ ਸਤ ਹੈ ਵਿਚਾਰ ਹੈ ਵਿਰਾਗ ਹੈ ਉਦਾਰਤਾ ਨਹੀਂ ਪਾਏ ਜਾਂਦੇ ਚਾਹੇ ਕਿ ਗਿਆਨ ਹੋਏ ਔਰ ਮਾਹੀ ਚਾਹੁਣ ਵੀ ਸਾਡੇ ਹਿਰਦੇ ਵਿੱਚ ਬ੍ਰਹਮ ਗਿਆਨ ਹੋ ਜਾਵੇ ਤਿੰਨ ਕੋ ਕਰਨੋ ਲਖੋ ਅਕਾਰਥ। ਉਹਨਾਂ ਨੂੰ ਤਾਂ ਜਿਹੜਾ ਗਿਆਨ ਵਾਸਤੇ ਉਪਦੇਸ਼ ਦੇਣਾ ਹੈ ਉਹ ਜਾਣ ਲਓ ਨਿਸ਼ਫਲੀ ਹੁੰਦਾ। ਸਦ ਹੀ ਲੰਪਟ ਜਗਤ ਪਦਾਰਥ। ਜਿਹੜੇ ਕੋਈ ਲੋਕ ਹਮੇਸ਼ਾ ਸੰਸਾਰ ਦੇ ਪਦਾਰਥਾਂ ਵਿੱਚ ਲਿਪਟੇ ਹੋਏ ਆ, ਚਿੰਬੜੇ ਹੋਏ ਆ, ਤਾਂ ਤੇ ਤੁਮਰੋ ਪਰਖਣ ਕਰਕੇ। ਇਸ ਕਰਕੇ ਤੁਹਾਡੇ ਦੋਹਾਂ ਦੀ ਚੰਗੀ ਤਰ੍ਹਾਂ ਅਸੀਂ ਪ੍ਰੀਖਿਆ ਕਰਕੇ ਬਾਹਰੋਂ ਦੇ ਉਪਦੇਸ਼ ਵਿਚਾਰ ਕੇ ਫਿਰ ਸੋਚ ਵਿਚਾਰ ਕਰਕੇ ਤੁਹਾਨੂੰ ਅਸੀਂ ਉਪਦੇਸ਼ ਦੇਵਾਂਗੇ। ਉਹ ਉਦਾਸ ਤੋਂ ਦੀਜੈ ਸਭ ਹੀ। ਜੇ ਤਾਂ ਉਹ ਉਦਾਰ ਉਦਾਸ ਨਹੀਂ, ਜੇ ਤਾਂ ਤੁਸੀਂ ਉਦਾਰ ਸਖੀ ਦਾਤੇ ਕੁਲਦਰੀ ਰੱਖਦੇ ਹੋ ਤਾਂ ਸਭ ਕੁਛ ਸਾਨੂੰ ਦੇ ਦੇਵੋ। ਵਾਹ ਗਿਆਨ ਪ੍ਰਾਪਤ ਤਬ ਹੀ ਤੁਹਾਨੂੰ ਜਿਹੜਾ ਬ੍ਰਹਮ ਗਿਆਨ ਹੈ ਪ੍ਰਾਪਤ ਹੋ ਜਾਏਗਾ। ਕਹਿਣ ਲੱਗੇ ਹਮਰਾ ਧਨ ਧਨ। ਕਹਿਣ ਲੱਗੇ ਦੋਵੇਂ ਜਾਣੇ ਕਹਿੰਦੇ ਮਹਾਰਾਜ ਸਾਡਾ ਧਨ ਹੈ, ਸਾਡਾ ਅੰਨ ਹੈ, ਸਾਡਾ ਘਰ ਘਾਟ ਹੈ। ਸਦਨ ਸਹਿਤ ਤੁਮ ਚਰਨ ਚੜਾਨਾ। ਆਪਣੇ ਘਰ ਦੇ ਸਮੇਤ ਹੀ ਸਭ ਕੁਛ ਤੁਹਾਡੇ ਚਰਨਾਂ ਤੇ ਚੜਾਤਾ, ਸਾਨੂੰ ਹੀ ਮਹਾਰਾਜ ਭੇਟਾ ਕਰ ਦਿੱਤਾ ਘਰ ਬਾਰ ਧਨ ਪਦਾਰਥ ਵੀ। ਹਮ ਨਹਿ ਗ੍ਰਹਿਣ ਕਰਹਿ ਆਬ ਕੋ। ਅਸੀਂ ਵਚਨ ਕਰਦੇ ਅੱਜ ਤੋਂ ਬਾਅਦ ਜਿਹੜਾ ਘਰ ਦੇ ਵਿੱਚ ਕੁਝ ਪਿਆ ਉਸਨੇ ਕੋਈ ਗ੍ਰਹਿਣ ਨਹੀਂ ਕਰੋ, ਉਹਦੇ ਵਿੱਚੋਂ ਅਸੀਂ ਲੈਣ ਦੇਣ ਕੁਝ ਨਹੀਂ ਕਰਾਂਗੇ, ਤੁਹਾਡੇ ਹੀ ਸਮਝਾਂਗੇ। ਜੋ ਸਰ ਬੰਸ ਹੁਤੋ ਦੀਏ ਸੋ। ਜਿਹੜਾ ਸਾਡੇ ਘਰ ਦੇ ਵਿੱਚ ਪਿਆ ਸੀ ਉਹ ਸਭ ਕੁਛ ਅੱਜ ਸਾਨੂੰ ਦੇ ਤਾ ਮਹਾਰਾਜ। ਕੌਣ ਬੋਲੇ ਸ੍ਰੀ ਮੁਖ ਸੁਖ ਰਾਸਾ। ਸੁਖਾਂ ਦੇ ਖਜ਼ਾਨਾ ਰੂਪ ਸਤਿਗੁਰੂ ਸੁਣ ਕੇ ਫਿਰ ਮੁਖੋਂ ਬੋਲੇ। ਅਬ ਕਿਆ ਰਹੇ ਹੋ ਤੁਮਾਰੇ ਪਾਸਾ। ਘਰ ਵੀ ਦੇ ਤਾ, ਘਰ ਦੇ ਪਦਾਰਥ ਵੀ ਦੇ ਦਿੱਤੇ, ਹੁਣ ਤੁਹਾਡੇ ਕੋਲ ਬਾਕੀ ਭਲਾ ਕੀ ਰਹਿ ਗਿਆ। ਕਰ ਵਿਚਾਰ ਉੱਤਰ ਕਹਿ ਧੀਰਾ। ਹਾਂ ਧੀਰ ਜਵਾਨ ਵਿਚਾਰ ਕਰਕੇ ਸਤਿਗੁਰੂ ਨੂੰ ਕਹਿਣ ਲੱਗੇ ਜਵਾਬ ਰੂਪ ਵਿੱਚ। ਹਮਰੇ ਢਿੱਗ ਆਪ ਏਕ ਸਰੀਰ। ਹੁਣ ਸਾਡੇ ਕੋਲ ਕੀ ਰਹਿਣਾ ਹੈ, ਹੁਣ ਸਾਡੇ ਕੋਲ ਦੋਹਾਂ ਦੇ ਆਪੋ ਆਪਣੇ ਸਰੀਰ ਜੀ ਰਹਿ ਗਏ ਹੈ। ਔਰ ਨਹੀਂ ਗੋ ਵਸਤ ਸਮੀਪ। ਹੋਰ ਤਾਂ ਸਾਡੇ ਨੇੜੇ ਤੇੜੇ ਕੋਈ ਵਸਤੂ ਹੈ ਨਹੀਂ ਹੈ, ਸਰੀਰ ਹਾਜ਼ਰ ਹੈ। ਕੌਣ ਬੋਲੇ ਬੇਦੀ ਕੁਲ ਦੀਪਾ। ਗੁਰੂ ਮਹਾਰਾਜ ਸੁਣ ਕੇ ਬੇਦੀਆਂ ਦੇ ਗੁਰ ਦੇ ਪ੍ਰਕਾਸ਼ ਕਿਉਂ ਬੋਲੇ। ਕਰ ਵਿਚਾਰ ਦੇਖੋ ਮਨ ਮਾਹੀ। ਮਹਾਰਾਜ ਕਹਿੰਦੇ ਵੀ ਤੁਸੀਂ ਸਿਆਣੇ ਔਰ ਦੇ ਵਿੱਚ ਸੋਚ ਵਿਚਾਰ ਕੇ ਦੇਖੋ। ਇਸ ਥਿਰ ਸਦਾ ਸਰੀਰ ਸੁਨਾਹੀ। ਸਰੀਰ ਨੂੰ ਕਹਿੰਦੇ ਆ ਨਾ ਵੀ ਸਾਡੇ ਕੋਲ ਹੁਣ ਸਰੀਰ ਰਹਿ ਗਿਆ, ਸਰੀਰ ਤਾਂ ਸਦਾ ਇਸਤਤ ਨੀ ਕਾਇਮ ਨੀ ਰਹਿੰਦਾ। ਜਾਂ ਤੇ ਕਰੋ ਸਮਰਪਣ ਇਹੋ। ਇਸ ਕਰਕੇ ਜਿਹੜਾ ਨਾਸ ਹੋਣ ਵਾਲਾ ਸਰੀਰ ਇਹ ਵੀ ਸਾਨੂੰ ਭੇਟਾ ਕਰ ਦਿਓ। ਪਾਛੇ ਸਰਵਣ ਗਿਆਨ ਕਰ ਲੇ ਹੋ। ਵੀ ਜਿਹੜਾ ਸਰਵਣ ਗਿਆਨ ਹੈ ਉਹ ਤੂੰ ਵੀ ਤੁਸੀਂ ਸੁਣ ਪ੍ਰਾਪਤ ਕਰ ਲਿਓ। ਦੋਨੋ ਆਏ ਸਮਾਨ ਸਧੀਰਾ। ਧੀਰਜ ਦੇ ਸਹਿ ਦੋਹਾਂ ਨੇ ਸਤਿਗੁਰੂ ਦੀ ਆਗਿਆ ਮੰਨ ਕੇ ਗੁਰਪਗ ਦਿਓ ਸਮਰਪ ਸਰੀਰਾ। ਮਹਾਰਾਜ ਦੇ ਚਰਨਾਂ ਤੇ ਜਿਹੜਾ ਸਰੀਰ ਆ ਉਹ ਵੀ ਭੇਟਾ ਕਰ ਦਿੱਤਾ। ਅਬ ਕਿਆ ਰਹੇ ਹੋ ਤੁਮਾਰੇ ਪਾਸੂ। ਗੁਰੂ ਮਹਾਰਾਜ ਕਹਿੰਦੇ ਵੀ ਦੋਹਾਂ ਨੇ ਸਰੀਰ ਤਾਂ ਸਾਨੂੰ ਭੇਟਾ ਕਰਤੇ, ਹੁਣ ਤੁਹਾਡੇ ਭਲਾ ਕੋਲ ਕੀ ਰਹਿ ਗਿਆ। ਦੇਹੋ ਬਤਾਏ ਬਚਨ ਕਹਿ ਆਸੂ। ਬਚਨ ਕਹਿ ਕੇ ਛੇਤੀ ਦੇ ਕੇ ਸਾਨੂੰ ਦੱਸ ਦੇ। ਸੁਣ ਕਰ ਦੋਨੋ ਬੈਨ ਅਲਾਵਾ। ਸੁਣ ਕੇ ਦੋਹਾਂ ਨੇ ਉਹ ਬਚਨ ਸਤਿਗੁਰਾਂ ਨੂੰ ਕਿਹਾ। ਅਬ ਤੋ ਅੰਤਹ ਕਰਨ ਰਹਾਵਾ। ਮਹਾਰਾਜ ਸਰੀਰ ਤੋਂ ਬਗੈਰ ਸਾਡੇ ਕੋਲ ਅੰਤਹ ਕਰਨ ਰਹਿ ਗਿਆ, ਮਨ ਰਹਿ ਗਿਆ, ਬੁੱਧ ਰਹਿ ਗਈ, ਚਿੱਤ ਰਹਿ ਗਈ, ਉਹ ਮੈਂ ਰਹਿ ਗਈ ਹੈ। ਜਾਂ ਤੇ ਦੂਜੀ ਵਸਤ ਨ ਕੋਈ। ਚੋਹਾਂ ਤੋਂ ਬਗੈਰ ਤਾਂ ਹੋਰ ਦੂਜੀ ਤੀਜੀ ਕੋਈ ਵਸਤੂ ਨੀ ਰਹੀ ਹੈ, ਮਨ ਬੁੱਧ ਚਿੱਤ ਹੰਕਾਰ ਰਹਿ ਗਏ ਚਾਰ। ਹੁਤੀ ਜੋ ਹਮ ਢਿੱਗ ਭਾਖੀ ਸੋਈ। ਜਿਹੜੀ ਸਾਡੇ ਕੋਲ ਹੈ ਸੀ ਮਹਾਰਾਜ ਉਹ ਤੁਹਾਡੇ ਕੋਲ ਕਹਿ ਦਈਏ ਵੀ ਮਨ ਹੈਗਾ ਸਾਡੇ ਕੋਲ, ਬੁੱਧ ਹੈਗੀ ਹੈ, ਚਿੱਤ ਹੈਗਾ, ਉਹ ਭਾਵ ਹੈਗਾ। ਸ੍ਰੀ ਗੁਰ ਬੋਲੇ ਬਾਹਰ ਪ੍ਰਵੀਨਾ। ਸਿਆਣੇ ਸਤਿਗੁਰੂ ਜੀ ਫਿਰ ਇਹਨਾਂ ਨੂੰ ਬੋਲੇ ਯਹ ਭੀ ਪੰਚ ਤਤ ਨੈ ਕੀਨਾ। ਕਹਿੰਦੇ ਜਿਹੜੇ ਆ ਮਨ ਬੁੱਧ ਹੈ ਤੁਸੀਂ ਆਪਣੇ ਸਮਝੀ ਬੈਠੇ ਵੀ ਇਹ ਸਾਡੇ ਹੈ, ਇਹ ਤਾਂ ਪੰਜਾਂ ਤੱਤਾਂ ਤੋਂ ਪੈਦਾ ਹੋਇਆ, ਸਤੋ ਗੁਣ ਦੇ ਪੰਜਾਂ ਤੱਤਾਂ ਦੇ ਸਤਾ ਗੁਣ ਤੋਂ ਆਏ ਹੈ। ਜਾਂ ਕੋ ਕਾਰਨ ਹੋਏ ਅਸਤਿਆ। ਹਾਂ ਜਦੋਂ ਕਾਰਨ ਜਿਹੜੇ ਪੰਜ ਤੱਤ ਹੈ ਉਹੀ ਅਸਤ ਹੈ, ਉਹ ਨਾਸ਼ਵੰਤ ਹੈ। ਸੋ ਕਾਰਜ ਨਹਿ ਪਿਖੀਅਤ ਸਤਿਆ। ਉਹ ਜਿਹੜੇ ਉਹਦੇ ਵਿੱਚੋਂ ਪੈਦਾ ਹੋਇਆ ਕਾਰਜ ਰੂਪ ਵਿੱਚ, ਉਹ ਭਲਾ ਜਿਹੜੇ ਚਾਰ ਹੈ ਉਹ ਕਿਵੇਂ ਸਤ ਰੂਪ ਦੇਖਦੇ ਹੋ, ਉਹਨਾਂ ਨੂੰ ਕਿ ਸੱਚੇ ਸਮਝੀ ਬੈਠੇ ਮਨ ਬੁੱਧ ਨੂੰ। ਤਾਂ ਤੇ ਅੰਤਹ ਕਰਨ ਜੋ ਥਾਰ ਚਾਰੋ। ਇਸ ਕਰਕੇ ਵੀ ਤੁਹਾਡਾ ਜਿਹੜਾ ਅੰਤਕਰਨ ਹੈ ਇਹ ਮਨ ਬੋਧਾ ਚਾਰੇ ਹੀ। ਸੋ ਅਬ ਦੇ ਕਰ ਹਿਰਦੇ ਵਿਸਾਰੋ। ਕਹਿੰਦੇ ਉਹ ਸਾਨੂੰ ਭੇਟਾ ਵਜੋਂ ਦੇ ਕੇ ਹਿਰਦੇ ਵਿੱਚੋਂ ਭੁਲਾ ਦੇਵੇ। ਨਾ ਹੁਣ ਸਾਡਾ ਮਨ ਹੈ, ਨਾ ਸਾਡੀ ਬੁੱਧ ਹੈ, ਨਾ ਸਾਡਾ ਚਿੱਤ ਹੈ, ਨਾ ਸਾਡਾ ਅਹੰਭਾਵ ਹੈ। ਪੁਨ ਤੁਮ ਗਿਆਨਾ ਆਨੰਦ ਸਮਾਵੋ। ਫਿਰ ਜਦੋਂ ਚਾਰੇ ਭੇਟਾ ਕਰਦੇ ਹੋ ਫਿਰ ਗਿਆਨ ਦੇ ਆਨੰਦ ਵਿੱਚ ਤੁਸੀਂ ਸਮਾ ਜਾਓ। ਸੰਸਾ ਹੋਏ ਜੋ ਹਮ ਹੈ ਬਤਾਵੋ। ਫਿਰ ਜੇ ਸੰਸਾ ਹੋਵੇ ਤੇ ਸਾਨੂੰ ਦੱਸਿਓ। ਅਸ ਪ੍ਰਕਾਰ ਜਬ ਗੁਰ ਨੇ ਵਰਨ। ਇਸ ਤਰ੍ਹਾਂ ਜਦੋਂ ਗੁਰੂ ਮਹਾਰਾਜ ਨੇ ਕਿਹਾ ਵੀ ਚਾਰੇ ਸਾਨੂੰ ਭੇਟਾ ਕਰ ਦਿਓ, ਭੁਲਾ ਦਿਓ। ਅੰਤ ਕਰਨ ਸਮਰਪਿਓ ਚਰਨ। ਉਸੇ ਵੇਲੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਅੰਤ ਕਰਨ ਭੇਟਾ ਕਰਦਾ ਚਾਰ ਸਾਰੇ ਭੇਟਾ ਕਰਦੇ ਵੀ ਮਨ ਵੀ ਤੁਹਾਡਾ, ਬੁੱਧ ਵੀ ਤੁਹਾਡੀ, ਚਿੱਤ ਵੀ, ਅਹੋ ਭਾਵ ਵੀ ਤੁਹਾਡਾ ਹੀ। ਜਬ ਧਨ ਤੁਮ ਮਨ ਦੀਨ ਚੜਾਈ। ਜਦੋਂ ਮਹਾਰਾਜ ਅਸੀਂ ਧਨ ਵੀ ਸਰੀਰ ਵੀ ਤੁਹਾਨੂੰ ਚੜਾ ਦਿੱਤਾ। ਨਾਨਕ ਜੀ ਤਬ ਗਿਰਾ ਅਲਾਈ। ਗੁਰੂ ਮਹਾਰਾਜ ਨੇ ਉਸ ਵੇਲੇ ਬਚਨ ਕਿਹਾ ਇਹਨਾਂ ਨੂੰ, ਜੋ ਸੰਸਾ ਅਬ ਤੁਮ ਉਰ ਮਾਹੀ। ਮਹਾਰਾਜ ਕਹਿੰਦੇ ਲਓ ਵੀ ਹੁਣ ਜਿਹੜਾ ਤੁਹਾਡੇ ਮਨ ਵਿੱਚ ਕੋਈ ਸੰਸਾ ਹੈਗਾ ਹੈ, ਕਹੋ ਲਿਓ ਉੱਤਰ ਸਭ ਤਾਹੀ। ਉਹਦਾ ਕਹਿੰਦੇ ਹੈ ਤਸੱਲੀ ਬਖਸ਼ ਸਾਡੇ ਗੁਰੂ, ਜਵਾਬ ਲੈ ਲੋ। ਤਬ ਸੰਕਲਪ ਉਠਾਵਾ ਦੋ। ਫਿਰ ਦੋਵੇਂ ਜਣਾ ਨੇ ਮਨ ਦੇ ਵਿੱਚ ਫੁਰਨਾ ਜਾ ਉਠਾਇਆ ਹੈ। ਜੋ ਸੰਸਾ ਹੋਏ ਭਾਖ ਸੋ। ਜੋ ਵੀ ਸੰਸਾ ਹੋਵੇਗਾ ਮਹਾਰਾਜ ਨੂੰ ਆਪਾਂ ਕਹਾਂਗੇ। ਗੁਰੂ ਭਨੈ ਸੰਕਲਪ ਜੋ। ਮਹਾਰਾਜ ਕਹਿੰਦੇ ਵੀ ਇੰਦਰ ਸੈਨ ਝੰਡੇ ਵਾਢੀ ਆ, ਜਿਹੜਾ ਸੰਕਲਪ ਜਾ ਤੁਸੀਂ ਕੀਤਾ ਨਾ ਦੋਹਾਂ ਨੇ। ਮਨ ਕੋ ਧਰਮ ਜਾਣੀਏ ਸੋ। ਇਹ ਮਨ ਦਾ ਧਰਮ ਹੈ, ਮਨ ਫੁਰਨੇ ਕਰਦਾ ਹੁੰਦਾ ਤਰ੍ਹਾਂ ਤਰ੍ਹਾਂ। ਮਨ ਤੋਂ ਹਮ ਹੈ ਸਮਰਪਣ ਕੀਨੋ। ਜਿਹੜਾ ਮਨ ਸੀ ਉਹ ਤਾਂ ਤੁਸੀਂ ਸਾਨੂੰ ਭੇਟਾ ਕਰ ਦਿੱਤਾ। ਨਿਜ ਕਾਰਜ ਹਿਤ ਕਿਉਂ ਪੁਨ ਲੀਨੋ। ਫਿਰ ਆਪਣੇ ਕਾਰਜ ਵਾਸਤੇ ਨੂੰ ਕਿਉਂ ਲੈ ਲਿਆ, ਇਹ ਮਨ ਨਾਲ ਫੁਰਨਾ ਵੀ ਤੁਸੀਂ ਕਿਉਂ ਕੀਤਾ। ਗੁਰ ਕੋ ਭੇਟ ਦੇ ਵਥ ਜੋ ਜਨ। ਕਿਉਂਕਿ ਜਿਹੜਾ ਪੁਰਸ਼ ਗੁਰੂ ਨੂੰ ਕੋਈ ਭੇਟਾ ਦੇ ਦਿੰਦਾ ਹੁੰਦਾ ਹੈ ਨਾ, ਪੁਨ ਤੇ ਸੰਗ ਨ ਕਛੂ ਪ੍ਰਯੋਜਨ। ਫਿਰ ਤਾਂ ਉਹਦੇ ਨਾਲ ਕੋਈ ਮਤਬਲ ਹੀ ਨਹੀਂ ਰਹਿੰਦਾ ਹੁੰਦਾ ਵੀ ਇਹ ਤਾਂ ਗੁਰੂ ਨੂੰ ਭੇਟ ਤੇ ਕਰਤੀ ਹੈ, ਗੁਰੂ ਦੀ ਬਣ ਗਈ। ਤੁਸੀਂ ਮੰਨਦੇ ਤਾਂ ਗੁਰੂ ਨੂੰ, ਮਨ ਨਾਲ ਫੁਰਨੇ ਤੁਸੀਂ ਕਰੀ ਜਾਂਦੇ ਹੋ। ਨਹ ਸੰਕਲਪ ਉਠਾਵਹ ਕੋ। ਇਸ ਕਰਕੇ ਵੀ ਜਦੋਂ ਮਨ ਸਾਨੂੰ ਦੇਤਾ, ਮਨ ਨਾਲ ਕੋਈ ਫੁਰਨਾ ਨਾ ਤੁਸੀਂ ਉਠਾਓ। ਨਿਸ਼ਚੈ ਕਰਨ ਲੱਗੇ ਪੁਨ ਦੋ। ਇਸ ਤਰ੍ਹਾਂ ਮਹਾਰਾਜ ਦੇ ਕਹਿਣ ਕਰਕੇ ਫਿਰ ਦੋਵੇਂ ਜਾਣੇ ਨਿਸ਼ਚਾ ਜਾ ਕਰਨ ਲੱਗੇ, ਨਿਰਣਾ ਜਾ ਕਰਨ ਲੱਗੇ। ਇਹ ਤੋ ਸਤ ਬਚਨ ਸੁਖ ਕਰ ਕੋ। ਇਹ ਜਿਹੜੇ ਸੁਖਾਂ ਦੇ ਘਰ ਹੈ ਨਾ ਸਤਿਗੁਰੂ ਜੀ, ਉਹਨਾਂ ਦੇ ਬਿਲਕੁਲ 16 ਨੇ ਬਚਨ ਸੱਤ ਹੈ। ਮਮ ਹਮ ਕੀਨ ਸਮਰਪਣ ਗੁਰ ਕੋ। ਜਿਹੜਾ ਮਨ ਹੈ ਉਹ ਤਾਂ ਅਸੀਂ ਬਿਲਕੁਲ ਸਤਿਗੁਰਾਂ ਨੂੰ ਭੇਟਾ ਕਰਤਾ ਦੋਹਾਂ। ਲਖ ਤਿੰਨ ਉਰ ਕੀ ਪੰਕਜ ਨੈਨਾ। ਕਲ ਵਰਗੇ ਨੇਤਰਾਂ ਵਾਲੇ ਸਤਿਗੁਰੂ ਇਹਨਾਂ ਦੇ ਹਿਰਦੇ ਦੀ ਜਾਣ ਕੇ, ਸ੍ਰੀ ਮੁਖ ਤੇ ਇਵ ਉਚਰੇ ਬੈਨਾ। ਇਸ ਤਰ੍ਹਾਂ ਮੁਖੋਂ ਆਪ ਜੀ ਨੇ ਬਚਨ ਕਹੇ। ਅਬ ਤੁਮ ਨਿਸ਼ਚਾ ਧਾਰਤ ਜੋ। ਕਹਿੰਦੇ ਜਿਹੜਾ ਤੁਸੀਂ ਅੰਦਰ ਕਹਿੰਦੇ ਹਿਰਦੇ ਨਿਸ਼ਚਾ ਜਾ ਧਾਰਦੇ ਹੋ ਨਿਰਣਾ ਜਾ ਕਰ ਕਰਕੇ, ਤੋ ਧਰਮ ਬੁੱਧ ਕੋ ਹੋ। ਇਹ ਤਾਂ ਜਿਹੜਾ ਬੁੱਧੀ ਦਾ ਧਰਮ ਹੁੰਦਾ, ਬੁੱਧੀ ਕਹਿੰਦੇ ਪਦਾਰਥਾਂ ਦੇ ਨਿਰਣੇ ਨਿਚੇ ਕਰਦੀ ਹੁੰਦੀ ਹੈ ਵੀ ਚੰਗਾ ਏ ਮਾੜਾ। ਸੋ ਦੀਨੀ ਗੁਰ ਦੱਛਣ ਮਾਹੀ। ਉਹ ਜਿਹੜੀ ਬੁੱਧੀ ਤਾਂ ਤੁਸੀਂ ਆਪਣੇ ਗੁਰੂ ਨੂੰ ਦੱਖਣਾ ਵਿੱਚ ਦੇ ਦਿੱਤੀ ਸੀ। ਅਬ ਤੁਮ ਧਰਮ ਗਹੋ ਤੇ ਕਾਹੀ। ਬੁੱਧੀ ਦਾ ਧਰਮ ਨਿਰਣਾ ਨਿਚੇ ਕਰਨਾ, ਉਹਨੂੰ ਤੁਸੀਂ ਕਿਵੇਂ ਫੜ ਲਿਆ, ਇਹਦੇ ਨਾਲ ਕਿਵੇਂ ਨਿਰਣੇ ਕਰਦੇ ਨਿਚੇ ਕਰਦੇ ਹੋ। ਸੁਣ ਇਮ ਦੋਨੋ ਚਿਤਵਨ ਲਾਗੇ। ਕਿਉਂ ਮਹਾਰਾਜ ਤੋਂ ਸੁਣ ਕੇ ਦੋਵੇਂ ਫਿਰ ਚੇਤਵਨੀ ਜੀ ਕਰਨ ਲੱਗ ਪਏ। ਜਿਨਕੇ ਵੱਡੇ ਭਾਗ ਜਗ ਜਾਗੇ। ਦੋਹਾਂ ਦੇ ਸੰਸਾਰ ਦੇ ਵਿੱਚ ਬਹੁਤ ਵੱਡੇ ਭਾਗ ਜਾਗ ਪਏ ਹੋਏ ਨੇ। ਪੁਨ ਗੁਰ ਕਹੈ ਜੋ ਚਿਤਵਨ ਧਾਰੀ। ਮਹਾਰਾਜ ਕਹਿੰਦੇ ਆ ਜਿਹੜੀ ਚੇਤਵਨੀ ਤੁਸੀਂ ਝਾਰੀ ਹੈ, ਸੋਜੀ ਸੋਚੀ ਹੈ, ਯਹੀ ਧਰਮ ਹੈ ਚਿਤ ਮਝਾਰੀ। ਇਹ ਤਾਂ ਕਹਿੰਦੇ ਅੰਤ ਕਰਨ ਦਾ ਜਿਹੜਾ ਤੀਜਾ ਹਿੱਸਾ ਚਿੱਤ ਹੈ, ਕਹਿੰਦੇ ਉਹ ਸੋਚਾਂ ਕਰਦਾ, ਉਹ ਚਿਤਵਨੀਆਂ ਕਰਦਾ ਹੁੰਦਾ ਹੈ। ਸੋ ਭੀ ਹਮਕੋ ਤੁਮਨੇ ਦੀਨੋ। ਤੁਸੀਂ ਪਹਿਲਾਂ ਹੀ ਸਾਨੂੰ ਕਹਿੰਦੇ ਭੇਟਾ ਕਰ ਦਿੱਤਾ ਹੋਇਆ ਚਿੱਤ, ਜਿਹੜਾ ਚਿੱਤ ਬਣੀਆ ਕਰਦਾ ਹੁੰਦਾ, ਤਰ੍ਹਾਂ ਤਰ੍ਹਾਂ ਦੀਆਂ ਸੋਚਾਂ ਸੋਚਦਾ ਹੁੰਦਾ ਹੈ। ਕਿਉਂ ਅਬ ਉਰ ਮੈਂ ਚਿਤਵਨ ਕੀਨੋ। ਜਿਹੜਾ ਚਿੱਤਾ ਸਾਨੂੰ ਭੇਟਾ ਕੀਤਾ, ਕਿਉਂ ਚਿੱਤ ਵਿੱਚ ਤੁਸੀਂ ਚਿਤਵਨਾ ਕੀਤਾ, ਕਿਉਂ ਸੋਚਣਾ ਜਾਂ ਸੋਚ ਕੀਤੀ। ਬਹੁਰ ਵਿਚਾਰਤ ਹਉਮੈ ਦੋ। ਫਿਰ ਵਿੱਚ ਵਿਚਾਰ ਕਰ ਰਹੇ ਹਉਮੈ ਸਹਿਤ। ਮਨ ਬੁੱਧ ਚਿੱਤ ਅਰਪੇ ਹਮ। ਹਮ ਸੋ ਅਸੀਂ ਦੋਹਾਂ ਨੇ ਨਾਲੇ ਮਹਾਰਾਜ ਨੂੰ ਮਨ ਭੇਟਾ ਕਰਤਾ, ਨਾਲੇ ਬੁੱਧੀ ਭੇਟਾ ਕਰਦੀ, ਨਾਲੇ ਚਿੱਤ ਵੀ ਭੇਟਾ ਕਰਤਾ ਸੀ। ਭੰਤ ਗੁਰੂ ਹਉ ਮੈਂ ਤੁਮ ਕੀਨੀ, ਗੁਰੂ ਮਹਾਰਾਜ ਕਹਿੰਦੇ ਵੀ ਜਿਹੜੀ ਆ ਤੁਸੀਂ ਹੰਗਤਾ ਜੀ ਕੀਤੀ ਹੈ, ਸੋ ਤੋ ਹਮਕੋ ਪੂਰਬ ਦੀਨੀ, ਪਹਿਲਾਂ ਹੀ ਅੰਤਾ ਕਰਨ ਦਾ ਹਿੱਸਾ ਚੌਥਾ ਹੂੰ ਭਾਵ ਸਾਨੂੰ ਭੇਟਾ ਕਰ ਦਿੱਤਿਆ ਹੋਇਆ। ਅੰਤ ਕਰਨ ਸਰੂਪ ਸੋ ਚਾਰੋ, ਆ ਜਿਹੜਾ ਅੰਤਾ ਕਰਨ ਚੌਹਾਂ ਚਾਰੇ ਉਸੇ ਦਾ ਹੀ ਸਰੂਪ ਹੈ। ਸੋ ਦੇ ਡਾਰੇ ਰਿਦੇ ਵਿਸਾਰੋ, ਜਿਹੜੇ ਚਾਰੇ ਸਰੂਪ ਅੰਤਾ ਕਰਨਾ ਉਹ ਸਾਨੂੰ ਕਹਿੰਦੇ ਦੇ ਦਿੱਤੇ, ਇਸ ਕਰਕੇ ਭੁਲਾਓ ਇਹਨਾਂ ਚੌਹਾਂ ਨੂੰ। ਇਨਤੇ ਪਰੇ ਜੋ ਹੋਇ ਸੰਦੇਹੂ, ਇਹਨਾਂ ਚੌਹਾਂ ਤੋਂ ਪਰੇ ਜਿਹੜਾ ਕੋਈ ਤੁਹਾਨੂੰ ਹੋਸਾ ਉੱਠੇ ਹੋਵੇ, ਕਹ ਹਮ ਸੋ ਉੱਤਰ ਅਬ ਲੇਹੂ, ਕਹਿੰਦੇ ਉਹ ਸਾਨੂੰ ਕਹਿ ਕੇ ਉਹਦਾ ਜਵਾਬ ਲੈ ਲਓ। ਇਸ ਪ੍ਰਕਾਰ ਕੇ ਸੁਨ ਕਰ ਬੈਨ, ਇਸ ਤਰ੍ਹਾਂ ਗੁਰੂ ਮਹਾਰਾਜ ਦੇ ਬਚਨਾਂ ਨੂੰ ਸੁਣ ਕੇ, ਕਰ ਹੈ ਵਿਚਾਰ ਸੋ ਇੰਦਰ ਹਸੈਨ, ਇੰਦਰ ਸੈਨ ਤੇ ਚੰਡਾਵਾਦੀ ਸੋਚ ਵਿਚਾਰ ਕਰਦੇ, ਬੈਠੇ ਤਬ ਹੀ ਲੱਗੀ ਸਮਾਧਾ, ਬੈਠਿਆ ਬੈਠੀ ਕਹਿੰਦੇ ਜਦੋਂ ਮਨ ਬੁਰ ਹੋਮੇ ਤੋਂ ਪਰੇ ਹੋ ਗਏ ਸਮਾਧੀ ਲੱਗ ਗਈ, ਵੇਖਿਓ ਆਤਮਾ ਰੂਪ ਅਬਾਦਾ, ਜਿਹੜਾ ਸਾਰੀਆਂ ਪੀੜਾ ਤੋਂ ਜਾਂ ਅਵਨਾਸ਼ ਤੋਂ ਰਹਿਤ ਅਵਨਾਸ਼ੀ ਸਰੂਪ ਆਤਮਾ ਇਹਨਾਂ ਨੇ ਵੇਖ ਲਿਆ, ਸਾਖਿਆਤਕਾਰ ਹੋ ਗਿਆ। ਇਸ ਵਿਦ ਦੇ ਤਿੰਨ ਕੋ ਉਪਦੇਸ਼ਾ, ਇਸ ਤਰ੍ਹਾਂ ਦੋਹਾਂ ਨੂੰ ਗੁਰੂ ਮਹਾਰਾਜ ਨੇ ਉਪਦੇਸ਼ ਦੇ ਕੇ, ਬੋਲੇ ਬਾਹਰ ਬਚਨ ਜਗਤੇਸ਼ਾ, ਜਗਤ ਦੇ ਮਾਲਕ ਫਿਰ ਓਂ ਬਚਨ ਬੋਲੇ ਨਾ, ਅਬ ਇਹ ਕੀ ਜੈ ਖਾਨ ਅਹਾਰਾ, ਕਹਿੰਦੇ ਵੀ ਚੰਗਾ ਹੁਣ ਤੁਹਾਨੂੰ ਆਤਮ ਸਰੂਪ ਦੀ ਲਖਤਾ ਹੋ ਗਈ ਹੈ, ਜਿਹੜਾ ਭੋਜਨ ਪਿਆ ਇਹ ਛਕ ਲਓ, ਮੈਂ ਆਇਸ ਕੋ ਪਾਇ ਵਰਤਾਰਾ, ਭਾਈ ਬਾਲਾ ਜੀ ਕਹਿੰਦੇ ਗੁਰੂ ਕੀ ਆਗਿਆ ਪਾ ਕੇ ਮੈਂ ਜਿਹੜਾ ਭੋਜਨ ਵਰਤਾ ਦਿੱਤਾ, ਸ੍ਰੀ ਗੁਰ ਤਬ ਨਿਜ ਕਰ ਮਹਿਲੀਨ, ਸਵੇਰੇ ਗੁਰੂ ਮਹਾਰਾਜ ਨੇ ਵੀ ਆਪਣੇ ਹੱਥਾਂ ਵਿੱਚ ਭੋਜਨ ਲੈ ਲਿਆ, ਭਗਤ ਜਾਨ ਨਿਜ ਅਚਵਨ ਕੀਨ, ਚੰਡੇ ਵਾਡੀ ਨੂੰ ਭਗਤੀ ਕਰਨ ਵਾਲਾ ਭਗਤ ਜਾਣ ਕੇ ਛਕ ਲਿਆ ਸਤਿਗੁਰਾਂ ਨੇ, ਨੀਕੋ ਸੰਤ ਹੋਏ ਜਿਹ ਥਾਈ, ਭਾਈ ਬਾਲਾ ਜੀ ਕਹਿੰਦੇ ਜਿਸ ਸਥਾਨ ਤੇ ਬਹੁਤ ਕੋਈ ਚੰਗਾ ਸਾਧੂ ਸੰਤ ਹੁੰਦਾ, ਤਿਹਾਂ ਪ੍ਰਭ ਜੀ ਭੋਜਨ ਖਾਈ, ਉੱਥੇ ਪਰਮੇਸ਼ਰ ਸਤਿਗੁਰੂ ਤਾਂ ਭੋਜਨ ਛਕ ਲੈਂਦੇ ਪ੍ਰੇਮ ਦਾ, ਨਾ ਤੁਰ ਪੌਣ ਅਹਾਰੀ ਰਹੀ, ਨਹੀਂ ਤਾਂ ਬਸ ਪੌਣ ਦਾ ਹਾਰ ਹੀ ਰਹਿੰਦੇ ਆ, ਪੌਣ ਹੀ ਛਕਦੇ, ਜੋ ਕਿੰਕਰ ਕੇ ਕਲਮਲ ਦਹੀ, ਆਪਣੇ ਦਾਸਾਂ ਦੇ ਪਾਪਾਂ ਨੂੰ ਨਾਸ ਕਰਨ ਵਾਲੇ ਦਗਦ ਕਰਨ ਵਾਲੇ ਸਤਿਗੁਰੂ ਹੈ, ਅਚਵਿਓ ਅਰਧ ਅਸਨ ਗੁਰ ਜਬ ਹੀ, ਜਦੋਂ ਗੁਰੂ ਮਹਾਰਾਜ ਨੇ ਅੱਧਾ ਭੋਜਨ ਛਕ ਲਿਆ, ਪੁਨ ਝੰਡੇ ਕੋ ਦੀਨੋ ਤਬ ਹੀ, ਜਿਹੜਾ ਝੰਡਾ ਵਾਢੀ ਇਹਨੂੰ ਗੁਰੂ ਮਹਾਰਾਜ ਨੇ ਰਹਿੰਦਾ ਭੋਜਨ ਦੇ ਦਿੱਤਾ ਹੈ, ਦੋਹਰਾ ਹਿਤ ਕਰ ਕੀਨੋ ਖਾਨ ਤਿੰਨ, ਪ੍ਰੇਮ ਕਰਕੇ ਝੰਡੇ ਵਾਢੀ ਨੇ ਮਹਾਰਾਜ ਦਾ ਭੋਜਨ ਛਕਿਆ ਸੀਤ ਪ੍ਰਸ਼ਾਦ ਵਜੋਂ, ਖੁੱਲ ਗਏ ਵਿਕਟ ਕਪਾਟ, ਛਕਦਿਆਂ ਸਾਰੀ ਜਿਹੜੇ ਸਖਤ ਪੰਜ ਕਛਾਂ ਦੇ ਦਰਵਾਜੇ ਸੀ ਪੜਦੇ ਸੀ ਖੁੱਲ ਗਏ, ਭਰਮ ਮੋਹ ਕੋ ਨਸ਼ਟ ਕੀਏ, ਭਰਮ ਵੀ ਤੇ ਮੋਹ ਵੀ ਸਾਰਾ ਹੀ ਨਸ਼ਟ ਕਰਕੇ ਰੱਖ ਦਿੱਤਾ, ਦ੍ਵੈਤ ਹੈ ਸ਼ੰਕਰ ਕਾਟ, ਜਿਹੜੇ ਸੰਗਲਾ ਉਹ ਵੀ ਕੱਟੇ ਕੁੱਟੇ ਗਏ, ਚੌਪਈ ਟਿਕ ਗਈ ਬ੍ਰਿਤ ਸਮਾਧ ਲਗਾਈ, ਜਿਹੜੇ ਚੰਡੇ ਵਾਡੀ ਦੀ ਬਿਰਤੀ ਟਿਕ ਗਈ ਤੇ ਸਮਾਧੀ ਲੱਗ ਗਈ, ਭਯੋ ਵਿਦੇਹੇ ਨਾ ਸੁਧ ਤਨ ਕਾਈ, ਕਹਿੰਦੇ ਵਿਦੇਹ ਹੋ ਗਿਆ, ਸਰੀਰ ਦੀ ਕੋਈ ਖਬਰ ਸਾਰੀ ਨੀ ਰਹੀ, ਇਸ ਦੋਨੋਂ ਬੈਠੇ ਹੋਏ ਅਡੋਲਾ, ਮਹਿੰਦਰ ਸੈਨ ਵੀ ਤੇ ਚੰਡਾ ਵਾਡੀ ਹੈ ਅਡੋਲ ਹੋ ਕੇ ਬੈਠ ਗਏ, ਸੁਖ ਆਤਮ ਕੋ ਪਾਏ ਅਮੋਲਾ, ਜਿਹੜਾ ਅਮੋਲਕ ਸੁਖ ਆਪਣੇ ਆਤਮਾ ਦਾ ਹੋਏ ਦੋਹਾਂ ਨੇ ਪਾਇਆ, ਤੀਨ ਪਹਿਰ ਬੀਤੇ ਇਸ ਭਾਂਤੀ, ਇਸ ਤਰ੍ਹਾਂ ਸਮਾਧੀ ਵਿੱਚ ਬੈਠਿਆਂ ਤਿੰਨ ਪਹਿਰ ਲੰਘ ਗਏ, ਰਹਿ ਗਈ ਏਕ ਜਾਮ ਜਬ ਰਾਤੀ, ਇੱਕ ਪਹਿਰ ਤਿੰਨ ਘੰਟੇ ਰਾਤ ਰਹਿ ਗਈ, ਉੱਠ ਕਰ ਕੀਨੋ ਗੁਰ ਇਸ਼ਨਾਨਾ, ਗੁਰੂ ਮਹਾਰਾਜ ਨੇ ਉੱਠ ਕਰਕੇ ਇਸ਼ਨਾਨ ਕਰ ਲਿਆ, ਪਹਰੋ ਸ੍ਰੀ ਸੂਰਜ ਪ੍ਰਗਟਾਨ, ਦਿਨ ਚੜ ਗਿਆ ਤੇ ਸੂਰਜ ਪ੍ਰਗਟ ਹੋ ਗਿਆ, ਤਿੰਨ ਹੈ ਬੁਲਾਏ ਸਮਾਧ ਛੁਟਾਈ, ਇਹਨਾਂ ਨੂੰ ਮਹਾਰਾਜ ਨੇ ਬੁਲਾਇਆ ਚਲਾਇਆ ਤੇ ਸਮਾਧੀ ਖੁਲਾਈ, ਮ੍ਰਿਦੁਲ ਗਿਰਾ ਬੋਲੇ ਜਗ ਸਾਈ, ਜਗਤ ਦੇ ਮਾਲਕ ਫਿਰ ਇਸ ਤਰ੍ਹਾਂ ਕੋਮਲ ਬਚਨ ਬੋਲੇ, ਇੰਦਰ ਸੈਨ ਮੰਜੀ ਅਬ ਲੀਜੈ, ਇੰਦਰ ਸੈਨ ਰਾਜੇ ਦੇ ਭਾਣਜੇ ਤੂੰ ਆ ਜਿਹੜੀ ਸਿੱਖੀ ਦੇ ਪ੍ਰਚਾਰ ਵਾਲੀ ਹੈ, ਮੰਜੀ ਹੈ, ਗੁਰਮੁਖ ਪਦ ਵੀ ਲੈ ਲੈ। ਪੁਰ ਕੋ ਗੁਰ ਹੋਇ ਰਹਿਣ ਕਰੀ ਜੈ, ਸਾਰੇ ਸ਼ਹਿਰ ਦਾ ਗੁਰ ਕੀ ਪੂਜ ਨੂੰ ਇੱਕ ਹੋ ਕੇ ਰਹਿਣਾ ਕਰ। ਹੱਥ ਬੰਦ ਦੁਆ ਬਿਨੈ ਬਖਾਨੀ, ਇੰਦਰ ਸੈਨ ਨੇ ਹੱਥ ਜੋੜ ਕੇ ਮਹਾਰਾਜ ਅੱਗੇ ਬੇਨਤੀ ਕਹੀ ਹੈ। ਭੋ ਕਰਤਾਰ ਰੂਪ ਗੁਣ ਖਾਨੀ, ਇਹ ਕਰਤਾਰ ਦੇ ਸਰੂਪ ਗੁਣਾਂ ਦੇ ਖਾਣ ਗੁਰੂ ਨਾਨਕ ਸਾਹਿਬ, ਅਬ ਮੁਝ ਰਹੀ ਨਾ ਲਾਲਸ ਐਸੀ, ਮਹਾਰਾ ਪੂਜਾ ਕਰਾਉਣ ਦੀ ਪ੍ਰਚਾਰ ਕਰਨ ਦੀ ਮੇਰੇ ਅੰਦਰ ਕੋਈ ਲਾਲਸਾ ਚਾਹਨਾ ਨਹੀਂ ਰਹੀ। ਆਇਸ ਆਪ ਕਰਤ ਹੋ ਜੈਸੀ, ਮਹਾਰਾ ਵੀ ਪੂਜਨੀਕ ਹੋ ਕੇ ਤੂੰ ਸਿੱਖੀ ਦਾ ਪ੍ਰਚਾਰ ਕਰ, ਮੱਥੇ ਟਿਕਾ, ਮੇਰੇ ਅੰਦਰ ਨਹੀਂ ਰਸ ਆ ਰਹੀ। ਤਿੰਨ ਕਾਲ ਜਗ ਜਾਨੋ ਨਾਹੀ, ਮੈਂ ਤਾਂ ਸੰਸਾਰ ਨੂੰ ਮਹਾਰਾ ਤਿੰਨੇ ਸਮਿਆਂ ਵਿੱਚ ਨਾ ਹੋਇਆ ਹੀ ਜਾਣਦਾ। ਜਿਉਂ ਸਮਾਇਤਾ ਕੱਜਲ ਮਾਹੀ, ਜਿਹੜੀ ਆ ਕਹਿੰਦੇ ਸਿਆਮਤਾ ਕੱਜਲ ਸੁਰਮੇ ਦੇ ਵਿੱਚ ਕਾਲਕ ਜੀ ਹੁੰਦੀ ਹੈ ਨਾ, ਇਸ ਤਰ੍ਹਾਂ ਹੈ। ਸਰਬਮਈ ਪਰਮਾਤਮ ਏਕਾ, ਸਾਰਿਆਂ ਦੇ ਵਿੱਚ ਕਹਿੰਦੇ ਇੱਕੋ ਪਰਮਾਤਮਾ ਰੂਪ ਹੀ ਬਿਰਾਜਮਾਨ ਹੈ। ਪਾਵਾ ਤੁਮਨੇ ਐਸ ਵਿਵੇਕਾ, ਹੋ ਜਾ ਤੁਹਾਡੇ ਕੋਲੋਂ ਮੈਂ ਮਹਾਰਾ ਗਿਆਨ ਪਾਇਆ, ਸਾਰਿਆਂ ਦੇ ਵਿੱਚ ਪਰਮਾਤਮ ਸਰੂਪ ਹੀ ਦਿਸ ਰਿਹਾ। ਨਿਸਚਾ ਦ੍ਰਿੜ ਜਬ ਤਿੰਨ ਹੈ ਲਿਖਾਇਆ, ਰਵਿੰਦਰ ਸੈਨ ਦਾ ਪੱਕਾ ਭਰੋਸਾ ਮਹਾਰਾ ਨੇ ਜਾਣਿਆ। ਮੰਜੀ ਪਰ ਝੰਡਾ ਬੈਠਾਇਆ, ਉਸ ਵੇਲੇ ਗੁਰਮੁਖ ਪਦਵੀ ਇਸ ਤਰ੍ਹਾਂ ਸਿੱਖੀ ਦੇ ਪ੍ਰਚਾਰ ਭਾਈ ਝੰਡਾ ਜੀ ਨੂੰ ਬਿਠਾ ਤਾ, ਸਜਾ ਤਾ। ਸਰਬ ਦੇਸ਼ ਕੋ ਸਤਿਗੁਰ ਕਰਕੇ, ਸਾਰੇ ਇਲਾਕੇ ਦਾ ਸਤਸਰੂਪ ਦੀ ਪ੍ਰਾਪਤੀ ਵਾਲਾ ਪੂਜਨੀਕ ਬਣਾ ਕੇ, ਪੁਰ ਕੋ ਪੱਠਾ ਰਜਾਏ ਉਚਰਕੇ, ਹਾਂ ਆਗਿਆ ਕਰਕੇ ਇਸ ਤਰ੍ਹਾਂ ਸ਼ਹਿਰ ਵੱਲ ਨੂੰ ਝੰਡੇ ਵਾਢੀ ਨੂੰ ਭੇਜ ਦਿੱਤਾ। ਭਈ ਪ੍ਰਗਟ ਸਭ ਨਗਰ ਮਝਾਰੂ, ਸਾਰੇ ਸ਼ਹਿਰ ਦੇ ਵਿੱਚ ਗੱਲ ਪ੍ਰਗਟ ਹੋ ਗਈ। ਮਨ ਜੋ ਪਰਸ ਪਰ ਕਰਤ ਉਚਾਰੂ, ਜਿੱਥੇ ਕਿੱਥੇ ਸ਼ਹਿਰ ਦੇ ਵਿੱਚ ਆਪੋ ਵਿੱਚ ਹੀ ਲੋਕ ਇੱਕ ਦੂਸਰੇ ਨੂੰ ਦੱਸ ਰਹੇ ਆ, ਸੁਣਾ ਰਹੇ ਆ। ਹੋਈ ਸੁਧਰ ਸੈਨ ਸੁਧ ਐਸੇ, ਇੱਥੋਂ ਦਾ ਜਿਹੜਾ ਰਾਜਾ ਸੁਧਰ ਸੈਨ ਸੀ ਉਸ ਨੂੰ ਵੀ ਖਬਰ ਹੋ ਗਈ ਹੈ। ਤਪਾ ਸਾਧ ਕੋ ਬਾਹਰ ਬੈਸੇ, ਇੱਕ ਤਾਂ ਬਹੁਤ ਮਹਾਨ ਤਪੱਸਿਆ ਕਰਨ ਵਾਲੇ ਸਾਧੂ ਬਾਹਰ ਬਾਹਰ ਆਏ ਬੈਠੇ, ਝੰਡੇ ਕੋ ਸਤਿਗੁਰੂ ਬਣਾਇਆ, ਉਹਨਾਂ ਨੇ ਵੀ ਜਿਹੜਾ ਝੰਡਾ ਵਾਢੀ ਸੀ ਉਸ ਨੂੰ ਸਤਸਰੂਪ ਦੀ ਪ੍ਰਾਪਤੀ ਕਰਾਉਣ ਵਾਲਾ ਪੂਜਨੀਕ ਬਣਾ ਦਿੱਤਾ। ਸੁਨ ਨਰੇਸ਼ ਨਰ ਏਕ ਪਠਾਇਆ, ਇਸ ਤਰ੍ਹਾਂ ਸੁਣ ਕੇ ਰਾਜੇ ਨੇ ਆਪਣੇ ਵੱਲੋਂ ਇੱਕ ਸੇਵਕ ਭੇਜਿਆ ਸਤਿਗੁਰਾਂ ਦੇ ਵੱਲ। ਝੰਡਾ ਇੰਦਰ ਸੈਨ ਤੇਹ ਕਾਲਾ, ਉਸ ਸਮੇਂ ਜਿਹੜਾ ਭਾਈ ਝੰਡਾ ਵਾਢੀ ਹੈ ਤੇ ਇੰਦਰ ਸੈਨ ਬੈਠੇ ਦਰਸਹ ਦੀਨ ਦਿਆਲਾ, ਬੈਠੇ ਹੋਏ ਆ ਦੀਨਾ ਤੇ ਦਿਆਲਤਾ ਕਰਨ ਵਾਲੇ ਸਤਿਗੁਰਾਂ ਦੇ ਦਰਸ਼ਨ ਕਰੀ ਜਾ ਰਹੇ। ਮਾਨਵ ਆਵਤ ਵਾਕ ਅਲਾਵਾ, ਸੁਧਰ ਸੈਨ ਦਾ ਭੇਜਿਆ ਹੋਇਆ ਪੁਰਸ਼ ਆਇਆ, ਉਹਨੇ ਆਉਂਦਿਆਂ ਸਾਰਾ ਬਚਨ ਕਿਹਾ। ਕੌਣ ਤਪਾ ਤੁਮ ਵਿਖੇ ਕਹਾਵਾ, ਤੁਹਾਡੇ ਵਿੱਚੋਂ ਗੁਰੂ ਨਾਨਕ ਸਾਹਿਬ ਤਪਾ ਵੀ ਕੌਣ ਕਹਾ ਰਹੇ। ਨਾਮ ਹੈ ਸ੍ਰੀ ਨਾਨਕ ਜਾਂ ਕੋ, ਇਹਨਾਂ ਦਾ ਵੀ ਨਾਮ ਗੁਰੂ ਨਾਨਕ ਸਾਹਿਬ ਜੀ ਤਪਾ ਹੈ। ਨਿਰਪਤ ਬੁਲਾਵਤ ਹੈ ਅਬ ਤਾਂ ਕੋ, ਜਿਹੜਾ ਸ਼ਹਿਰ ਦਾ ਰਾਜਾ ਸੁਧਰ ਸੈਨ ਆ ਉਸ ਗੁਰੂ ਨਾਨਕ ਸਾਹਿਬ ਤਪੇ ਨੂੰ ਬੁਲਾ ਰਿਹਾ। ਇੰਦਰ ਸੈਨ ਬੋਲਿਓ ਤੇਹ ਸਾਥਾ, ਉਸ ਵੇਲੇ ਜਿਹੜਾ ਆਇਆ ਉਹਦੇ ਸਾਥ ਇੰਦਰ ਸੈਨ ਨੇ ਬੋਲਿਆ, ਮੈਂ ਅਬ ਚਲੋ ਨਿਕਟ ਨਰ ਨਾਥਾ, ਗੁਰੂ ਨਾਨਕ ਸਾਹਿਬ ਨਹੀਂ ਹੈ, ਮੈਂ ਰਾਜੇ ਦੇ ਕੋਲ ਚੱਲਣਾ ਤੇਰੇ ਨਾਲ, ਤੇਹ ਕੋ ਸਭ ਬਿਦ ਕਹਿ ਸਮਝਾਉ, ਉਸ ਰਾਜੇ ਨੂੰ ਚੰਗੀ ਤਰ੍ਹਾਂ ਕਹਿ ਕੇ ਸਮਝਾਉ ਬਜਾਉਂਗਾ। ਬਹਰੋ ਆਪ ਪਾਸ ਚੱਲ ਆ, ਗੁਰੂ ਨਾਨਕ ਸਾਹਿਬ ਉਦੋਂ ਬਾਅਦ ਫਿਰ ਮੈਂ ਆਪ ਜੀ ਦੇ ਪਾਸ ਚੱਲ ਕੇ ਆ ਜਾਵਾਂਗਾ। ਸ੍ਰੀ ਗੁਰ ਭਾਣੇ ਉੱਠਿਓ ਤੂੰ ਕੈਸੇ, ਮਹਾਰਾਜ ਕਹਿਣ ਲੱਗੇ ਇੰਦਰ ਸੈਨ ਵੀ ਤੂੰ ਕਿਸ ਤਰ੍ਹਾਂ ਉੱਠ ਖੜੋਤਾ, ਰਹੋ ਨਿਚਿੰਤ ਇਹਾਂ ਢਿੱਗ ਬੈਸੇ, ਬੇਫਿਕਰ ਹੋ ਕੇ ਬੇਚਿੰਤ ਹੋ ਕੇ ਇੱਥੇ ਸਾਡੇ ਕੋਲ ਬੈਠਾ ਰਹਿ। ਇੰਦਰ ਸੈਨ ਤਬ ਬਚਨ ਉਚਾਰਾ, ਮਹਾਰਾਜ ਤੋਂ ਸੁਣ ਕੇ ਤਾਂ ਇੰਦਰ ਸਿੰਘ ਨੇ ਉਹ ਬਚਨ ਕਿਹਾ, ਹੇ ਪ੍ਰਭ ਸੁਣ ਹੋ ਮੁਕੰਦ ਉਦਾਰਾ, ਹੇ ਮੁਕਤੀ ਦੇਣ ਵਾਸਤੇ ਸਖੀ ਦਾਤੇ ਪਰਮੇਸ਼ਰੂ ਸਤਿਗੁਰੂ ਜੀ ਸੁਣੋ, ਭੂਪਤ ਮਾਤੁਲ ਲਾਗਤ ਹਮਰਾ, ਜਿਹੜਾ ਇੱਥੋਂ ਦਾ ਰਾਜਾ ਸੁਧਰ ਸੈਨ ਮੇਰਾ ਮਾਮਾ ਲੱਗਦਾ ਹੈ, ਭੇਦ ਨ ਜਾਣ ਸਕੈ ਸੋ ਤੁਮਰਾ, ਕਿਉਂਕਿ ਮਹਾਰਾਜ ਤੁਸੀਂ ਕਿਤੇ ਉਹਨੂੰ ਮਿਲੇ ਨਹੀਂ ਹੈ ਤੇ ਉਹ ਤੁਹਾਡਾ ਭੇਦ ਨਹੀਂ ਜਾਣ ਸਕਦਾ, ਜਿੰਨਾ ਚਿਰ ਮੈਂ ਨਹੀਂ ਦੱਸਦਾ ਉਸ ਨੂੰ। ਆਇਸ ਦੀਜੈ ਤੇਹ ਸਮਝਾਉ, ਮੈਨੂੰ ਮਹਾਰਾਜ ਜਾਣ ਦੀ ਆਗਿਆ ਦੇ ਦੋ, ਮੈਂ ਜਾ ਕੇ ਆਪਣੇ ਮਾਮੇ ਨੂੰ ਸਮਝਾਵਾਂਗਾ ਜੋ ਹੈ ਭਲਾ ਸੋ ਰੀਤ ਬਤਾਉ। ਇਸ ਤਰ੍ਹਾਂ ਮਹਾਰਾਜ ਮੇਰੇ ਮਾਮੇ ਦਾ ਭਲਾ ਹੋਏ, ਉਹੋ ਜੀ ਮੈਂ ਰੀਤੀ ਮਰਜ਼ਾਦਾ ਉਹਨੂੰ ਦੱਸਾਂਗਾ ਸਮਝਾਵਾਂਗਾ। ਦੋਹਰਾ ਲੇ ਰਜਾਏ ਨਰਿਪ ਢਿੱਗ ਗਇਓ। ਇਸ ਤਰ੍ਹਾਂ ਆਗਿਆ ਲੈ ਕੇ ਆਪਣੇ ਰਾਜੇ ਮਾਮੇ ਕੋਲ ਇੰਦਰ ਸੈਨ ਚਲੇ ਆ ਗਿਆ। ਮਿਲ ਆਸ ਬਚਨ ਉਚਾਰ, ਆਪਣੇ ਮਾਮੇ ਨਾਲ ਮਿਲ ਕੇ ਇਸ ਤਰ੍ਹਾਂ ਦੇ ਬਚਨ ਇੰਦਰ ਸੈਨ ਭਾਣ ਜੀ ਨੇ ਕਹੇ। ਸ਼ਰਨ ਗਹੋਂ ਤੇ ਸੰਤ ਕੀ, ਇਹ ਮਾਮਾ ਜੀ ਜਿਹੜੇ ਬਾਹਰ ਸੰਤ ਗੁਰੂ ਨਾਨਕ ਸਾਹਿਬ ਜੀ ਆਏ ਆ, ਉਹਨਾਂ ਦੀ ਤੂੰ ਸ਼ਰਨ ਲੈ ਲੈ। ਲਖ ਸਰੂਪ ਕਰਤਾਰ, ਜਿਹੜੇ ਗੁਰੂ ਨਾਨਕ ਸਾਹਿਬ ਸੰਤ ਆ, ਉਹ ਕਰਤਾਰ ਦਾ ਸਰੂਪ ਤੂੰ ਜਾਣ ਲੈ ਵੀ ਪਰਮੇਸ਼ਰ ਹੀ ਆ ਗਿਆ ਸੰਤ ਬਣ ਕੇ ਆਪਣੇ ਸ਼ਹਿਰ ਤੋਂ ਬਾਹਰ ਬਾਹਰ। ਹੇ ਮਾਮੇ ਤੂੰ ਉਹਨਾਂ ਦੀ ਸ਼ਰਨ ਲੈ ਲਾ, ਉਹਨਾਂ ਤੋਂ ਉਪਦੇਸ਼ ਲੈ ਲਾ ਤੇ ਨਿਹਾਲ ਹੋ ਜਾ। ਜਿਸ ਤਰ੍ਹਾਂ ਇਹ ਸਮਝਾ ਵਜਾ ਕੇ ਆਪਣੇ ਮਾਮੇ ਰਾਜੇ ਸੁਧਰ ਸੈਨ ਨੂੰ ਸਤਿਗੁਰੂ ਦੀ ਹਜ਼ੂਰੀ ਵਿੱਚ ਲੈ ਕੇ ਆਇਆ, ਸਤਿਗੁਰੂ ਸਾਹਿਬ ਜੀ ਨੇ ਇਹਨੂੰ ਵੀ ਉਪਦੇਸ਼ ਦੇ ਕੇ ਨਿਹਾਲੋ ਨਿਹਾਲ ਕਰ ਦਿੱਤਾ ਸੀ ਤੇ ਹੋਰ ਮਹਾਨ ਸ਼ਰਧਾ ਭਾਵਨਾ ਦੇ ਕੇ ਇਹਦੀ ਵੱਡੀ ਜਿਹੜੀ ਪਦਵੀ ਕਰ ਦਿੱਤੀ ਵੀ ਜਿੰਨੇ ਹੋਰ ਰਾਜੇ ਮਹਾਰਾਜੇ ਆ ਸਾਰਿਆਂ ਦਾ ਤੂੰ ਮੁਖੀ ਹੋਵੇਂਗਾ, ਸਤਿਕਾਰਯੋਗ ਹੋਵੇਂਗਾ। ਜਿਵੇਂ ਬਖਸ਼ਾਂ ਕੀਚੀਆਂ ਇਸ ਦੇ ਤਾਂ ਹੀ ਉਹ ਕੁਝ ਪ੍ਰਸੰਗ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕਰ ਲਵਾਂਗੇ। ਹੁਣ ਸਮਾਂ ਹੋਇਆ ਸੀ, ਸਮਾਪਤੀ ਹੈ ਜੀ। ਲੇ ਰਜਾਏ ਨਰਿਪ ਢਿੱਗ ਗਇਓ, ਮਿਲ ਅਸ ਬਚਨ ਉਚਾਰ, ਸ਼ਰਨ ਗਹੋ ਤੇਹ ਸੰਤ ਕੀ, ਲਖ ਸਰੂਪ ਕਰਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਆਚਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣਤਾ, ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ, ਜਾਂ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ, ਹੈ ਪੀ ਹੋਵਨ ਹਾਰ। ਹੇ ਸੰਤਾਂ ਕੈ ਸਦਾ ਸੰਗ, ਨਿਧਾਰਾ ਆਧਾਰ, ਹੇ ਠਾਕੁਰ ਹਾਂ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ, ਰਾਖੋ ਹੀ ਹੈ ਪਰੋ। ਆਏ ਪ੍ਰਭ ਸ਼ਰਨਾਂਗਤੀ, ਕਿਰਪਾ ਨਿਧ ਦਿਹਾਲ, ਏਕ ਅਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤੁਰੇ ਪਾਰ, ਜੋ ਸਰਦਾ ਕਰ ਸੇਵੰਦੇ, ਗੁਰੂ ਪਾਰ ਉਚਾਰਨ ਹਾਰ। ਜੋ ਸਰਦਾ ਕਰ ਸੇਵੰਦੇ, ਪਾਰੇ ਉਤਾਰਨ ਹੋਰ ਤੁਮ ਠਾਕੁਰ।